ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜਿੱਥੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪਹਿਲਾ ਮਿੱਠਾ ਮਰਮ ਸਲੂਣਾ ਸੰਜਮ ਖੱਟਾ ਖਰਾ ਧਿਆਨ ਐਸਾ ਭੋਜਨ ਜੋ ਜਨ ਅਚਵੈ ਸੋ ਮਾਨਸ ਪਰਦਾਨ ਮਾਰੂ ਮਹੱਲਾ ਪਹਿਲਾ ਮਿੱਠਾ ਮਰਮ ਸਲੂਣਾ ਸੰਜਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜ ਰਿਹਾ ਹੈ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਸਾਨੂੰ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਉਪਰੰਤ ਗੁਰਬਾਣੀ ਦਾ ਪਾਠ ਜਪ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ ਜਿਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ ਅਤੇ ਸਰਵਣ ਕਰਕੇ ਮਹਾਨ ਲਾਹਾ ਵੀ ਲੈ ਰਹੇ ਹਾਂ ਸਤਿਗੁਰੂ ਜੀ ਦੇ ਸੋਹਣੇ ਜੀਵਨ ਤੋਂ ਜਾਣੂ ਹੋ ਰਹੇ ਹਾਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਾਏ ਬੁਲਾਰ ਦਾ ਪ੍ਰੇਮ ਪਿਆਰ ਦੇਖ ਕੇ ਯਮਨਾਬਾਦ ਤੋਂ ਚੱਲਦੇ ਹੋਏ ਆਪਣੇ ਨਗਰ ਆ ਗਏ ਨੇ। ਭਾਈ ਬਾਲਾ ਜੀ ਦੇ ਪਿਤਾ ਤੇਜ ਪਾਉਣ ਦਾ ਜੇ ਬਾਹਰ ਬਾਹਰ ਖੇਤਾਂ ਵਿੱਚ ਖੂਹ ਸੀ ਉੱਥੇ ਆਪ ਸਜ ਗਏ। ਪਿਤਾ ਕਾਲੂ ਜੀ ਨੂੰ ਤ੍ਰਿਪਤਾ ਜੀ ਨੂੰ ਲਾਲੂ ਜੀ ਨੂੰ ਜਿਸ ਵਿੱਚ ਪਤਾ ਚੱਲਿਆ ਆਪ ਜੀ ਦੇ ਪਾਸ ਗਏ ਘਰ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਅਖੀਰੀ ਫਿਰ ਰਾਏ ਲਾ ਬੁਲਾਰ ਦਾ ਨਾਮ ਲਿਆ ਵੀ ਉਹ ਤੁਹਾਨੂੰ ਮਹਾਰਾਜ ਯਾਦ ਕਰਦਾ ਫਿਰ ਵਿਵਸਥਾ ਹੈ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਉਹਦੇ ਕੋਲ ਤਾਂ ਚੱਲੋ ਜੇ ਘਰ ਨਹੀਂ ਜਾਣਾ ਹੈ। ਐਸਾ ਕੁਛ ਸੁਣ ਕੇ ਗੁਰੂ ਮਹਾਰਾਜ ਉੱਥੋਂ ਉੱਠ ਕੇ ਅਤੇ ਰਾਏ ਬੁਲਾਰ ਕੋਲ ਚਲੇ ਗਏ। ਸੰਸਾਰ ਰੀਤੀ ਅਨੁਸਾਰ ਵੀ ਆਪ ਤੋਂ ਵੱਡਿਆਂ ਦਾ ਸਤਿਕਾਰ ਕਰਨਾ, ਉਹਨਾਂ ਦੇ ਚਰਨਾਂ 'ਤੇ ਸ਼ੀਸ਼ ਗਾਉਣਾ, ਭਾਵੇਂ ਆਪ ਮਹਾਨ ਤੋਂ ਮਹਾਨ ਸੀ ਪਰ ਉਮਰ ਕਰਕੇ ਇਹਨੂੰ ਵੱਡਾ ਜਾਣ ਕੇ ਉਹ ਚਰਨਾਂ 'ਤੇ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਏ ਬੁਲਾਰ ਨੇ ਕਿਹਾ ਕਿ ਮਹਾਰਾਜ ਇਹ ਤਾਂ ਤੁਸੀਂ ਬਹੁਤ ਮੈਨੂੰ ਵੱਡਾ ਗੁਨਾਹ ਬਣਾ ਦਿੱਤਾ ਹੈ। ਇਹ ਜਿਹੜਾ ਦੋਸ਼ ਹੈ ਉਹ ਗੁਣ ਹੈ, ਪਾਪ ਹੈ, ਮੇਰੇ ਸਿਰ ਚੜ ਗਿਆ, ਕਿਵੇਂ ਲੱਥੇਗਾ। ਮਹਾਰਾਜ ਕਹਿੰਦੇ ਵੀ ਕੋਈ ਨਾ, ਤੂੰ ਉਮਰ ਕਰਕੇ ਵੱਡਾ ਹੈ, ਪਰਮੇਸ਼ਰ ਦਾ ਖੁਦਾ ਦਾ ਪਿਆਰਾ ਹੈ, ਮੇਰੇ ਐਸਾ ਕਰਦਾ ਤਾਂ ਕੋਈ ਠੀਕ ਨਹੀਂ, ਅਸੀਂ ਤਾਂ ਤੁਹਾਡੇ ਦਾਸਾਂ ਵਰਗੇ ਹੀ ਹਾਂ। ਫਿਰ ਕਹਿਣ ਲੱਗਾ ਮਹਾਰਾਜ ਆਪ ਜੀ ਨਹੀਂ ਪਿੱਛੇ ਹੋ ਚੁੱਕੇ, ਜਿੰਨੇ ਅਵਤਾਰ ਉਹਨਾਂ ਦੇ ਵੀ ਅੰਦਰ ਵੀ ਐਸੀ ਨਿਮਰਤਾ ਵਰੀ ਹੋਈ ਸੀ, ਆਪਣੇ ਪਿਆਰਿਆਂ ਦਾ ਆਪਣੇ ਨਾਲ ਜ਼ਿਆਦਾ ਸਤਿਕਾਰ ਕਰਦੇ ਕਰਾਉਂਦੇ ਸੀ। ਮੈਂ ਸੁਣਿਆ ਕ੍ਰਿਸ਼ਨ ਜੀ ਉਹ ਯੁਧਿਸ਼ਠਰ ਜਿਹੜਾ ਰਾਜਾ ਸੀ ਉਸਦਾ ਕਹਿਆ ਮੰਨਦੇ ਸੀ ਅਤੇ ਉਹਦਾ ਸਤਿਕਾਰ ਕਰਦੇ ਸੀ, ਉਹਨੂੰ ਮੱਥਾ ਟੇਕ ਦਿੰਦੇ ਸੀ, ਉਹਦੇ ਅਧੀਨ ਹੋ ਕੇ ਰਹਿੰਦੇ ਸੀ। ਇਸ ਤਰ੍ਹਾਂ ਇਹ ਆਪ ਜੀ ਦਾ ਇਹ ਪਹਿਲੇ ਤਾਂ ਇਹ ਸਵਾਲ ਹੈ ਵੀ ਆਪ ਦੇ ਪਿਆਰਾਂ ਦੇ ਅਧੀਨ ਦੇ ਹੋ ਕੇ ਰਹਿਣਾ, ਉਹਨੂੰ ਆਪਣੇ ਆਪ ਤੋਂ ਜ਼ਿਆਦਾ ਉੱਚੇ ਜਣਾਉਣਾ, ਇਹ ਕੋਈ ਨਵੀਂ ਗੱਲ ਨਹੀਂ ਹੈ। ਫਿਰ ਵੀ ਮਹਾਰਾਜ ਆਪ ਕਿਰਪਾ ਕਰੋ, ਮੇਰੀ ਇਹਦੀ ਬਰਿਸ਼ ਹੈ। ਮਹਾਰਾਜ ਕਹਿੰਦੇ ਇਹ ਆਕਾਸ਼ ਵੀ ਆਪਣੇ ਚਰਨਾਂ ਕਮਲਾਂ ਦੀ ਪੂਜਾ ਮੇਰੇ ਤੋਂ ਕਰਾਓ ਅਤੇ ਆਪਣੇ ਚਰਨਾਂ 'ਤੇ ਮੱਥਾ ਟਿਕਾਓ। ਫਿਰ ਮਹਾਰਾਜ ਕਹਿੰਦੇ ਵੀ ਹੁਣ ਬੜੀ ਜ਼ਬਰਦਸਤੀ ਜੀ ਕਰਦਾ ਹੈ, ਮੱਥਾ ਟੇਕਣਾ ਤਾਂ ਸਾਡਾ ਹੀ ਯੋਗ ਬਣਦਾ ਸੀ, ਪਰ ਤੂੰ ਹੁਣ ਕਰਨਾ ਚਾਹੁੰਦਾ ਚੰਗਾ ਕਰ ਲੈ। ਇਸ ਤਰ੍ਹਾਂ ਇਹਨੇ ਮਹਾਰਾਜ ਦੇ ਚਰਨ ਧੋਤੇ, ਇਹ ਚਰਨਾਂ ਅੰਤ ਲਿਆ ਹੈ, ਮੁੱਖ ਵਿੱਚ ਪਾਇਆ ਹੈ, ਅੱਖਾਂ 'ਤੇ ਛਿੜਕੇ ਜੇ ਮਾਰੇ, ਸੀਸ ਵਿੱਚ ਪਾਇਆ ਹੈ ਅਤੇ ਬਹੁਤ ਆਪਣੇ ਆਪ ਨੂੰ ਵਡਭਾਗੀ ਜਾਣ ਰਿਹਾ। ਫਿਰ ਕਹਿਣ ਲੱਗਿਆ ਮਹਾਰਾਜ ਹੁਣ ਆਪ ਕਿਰਪਾ ਕਰੋ, ਭੋਜਨ ਵੀ ਜ਼ਰੂਰ ਛਕੋ। ਇਸ ਤਰ੍ਹਾਂ ਮਹਾਰਾਜ ਤੋਂ ਉਹ ਆਗਿਆ ਲੈ ਕੇ ਇੱਕ ਬ੍ਰਾਹਮਣ ਨੂੰ ਬੁਲਾਇਆ ਇਸਨੇ ਅਤੇ ਕਿਹਾ ਵੀ ਤੂੰ ਪਵਿੱਤਰਤਾ ਨਾਲ ਸਫਾਈ ਨਾਲ ਗੁਰੂ ਨਾਨਕ ਸਾਹਿਬ ਜੀ ਵਾਸਤੇ ਭੋਜਨ ਤਿਆਰ ਕਰ, ਜਦੋਂ ਛਕਣਗੇ ਮੈਂ ਆਪਣੇ ਆਪ ਨੂੰ ਕਿਰਤ ਕਿਰਤ ਮੰਨਾਂਗਾ, ਸਫਲ ਮੰਨਾਂਗਾ, ਨਿਹਾਲ ਹੋਵਾਂਗਾ। ਇਸ ਤਰ੍ਹਾਂ ਬ੍ਰਾਹਮਣ ਰਾਏ ਬੁਲਾਰ ਦੇ ਕਹਿਣ ਵਾਸ ਕਰਕੇ ਰਸੋਈ ਵਿੱਚ ਗਿਆ, ਪੂਰੀ ਸਫਾਈ ਕਰਕੇ ਪਵਿੱਤਰਤਾਈ ਕਰਕੇ ਉਸਨੇ ਭੋਜਨ ਤਿਆਰ ਕਰ ਲਿਆ। ਰਾਏ ਬੁਲਾਰ ਨੇ ਸੁਣ ਕੇ ਫਿਰ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਰਸੋਈ ਵਿੱਚ ਚੱਲੋ ਅਤੇ ਉੱਥੇ ਬੈਠ ਕੇ ਭੋਜਨ ਛਕੋ। ਜਿਵੇਂ ਇਸ ਦਾ ਪ੍ਰੇਮ ਪਿਆਰ ਦੇਖ ਕੇ ਗੁਰੂ ਮਹਾਰਾਜ ਉੱਥੇ ਚਲੇ ਗਏ, ਬੈਠ ਗਏ ਅਤੇ ਭੋਜਨ ਜਦੋਂ ਛਕਣ ਲਈ ਗਿਆ ਅਤੇ ਗੁਰੂ ਮਹਾਰਾਜ ਵੀ ਅਸੀਂ ਕਹਿੰਦੇ ਵੀ ਅਸੀਂ ਤਾਂ ਹਮੇਸ਼ਾ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਦੇ ਹੀ ਹਾਂ, ਅਸਲੀ ਭੋਜਨ ਇਹ ਹੈ ਜਿਹੜਾ ਹਰ ਇੱਕ ਨੂੰ ਛਕਣ ਯੋਗ ਹੈ, ਬਾਕੀ ਦੁਨਿਆਵੀ ਪਦਾਰਥ ਤਾਂ ਹਰ ਇੱਕ ਹੀ ਛਕੀ ਛਕਾਈ ਜਾਂਦਾ ਹੈ, ਉਹਨਾਂ ਦੇ ਛਕਣ ਨਾਲ ਮਨੁੱਖ ਦੀ ਤ੍ਰਿਪਤੀ ਨਹੀਂ ਹੁੰਦੀ ਹੈ। ਹੋਰ ਖਾਈਏ, ਹੋਰ ਛਕੀਏ, ਹੋਰ ਤੀਬਰ ਇੱਛਾ ਜਾਗਦੀ ਹੈ, ਸਾਰੀ ਉਮਰ ਖਾਈ ਜਾਂਦਾ, ਦੰਦ ਘੱਟ ਜਾਂਦੇ ਆ ਪਰ ਤ੍ਰਿਪਤੀ ਫੇਰ ਵੀ ਨਹੀਂ। ਆਹ ਭੋਜਨ ਅਸੀਂ ਛਕਦੇ ਹਾਂ, ਤੂੰ ਵੀ ਰਾਏ ਬੁਲਾਰ ਛਕਿਆ ਕਰ। ਉਹ ਜਿਵੇਂ ਆਪ ਜੀ ਨੇ ਤਰ੍ਹਾਂ ਤਰ੍ਹਾਂ ਦੇ ਭੋਜਨਾਂ ਦਾ ਨਿਰਣਾ ਕਰਕੇ ਦੱਸਿਆ, ਉਹ ਸ਼ਬਦ ਵਿੱਚ ਹੈ, ਜਿਵੇਂ ਵੀ ਆਪ ਜੀ ਨੇ ਮੁੱਖੋਂ ਬਚਨ ਕਹੇ ਉਹ ਸ਼ਬਦ ਰੂਪ ਵਿੱਚ ਉਹ ਕੱਲ ਸਮਾਂ ਪੂਰਾ ਹੋ ਗਿਆ ਸੀ, ਜਿਸ ਕਰਕੇ ਪ੍ਰਕਰਣ ਇਹ ਪ੍ਰਸੰਗ ਵਿੱਚ ਹੀ ਰਹਿ ਗਿਆ ਸੀ। ਜੋ ਅੱਜ ਪ੍ਰਾਰੰਭ ਹੋ ਰਿਹਾ ਹੈ ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਮਾਰੂ ਮਹੱਲਾ ਪਹਿਲਾ, ਮਿੱਠਾ ਮਰਮ ਸਲੂਣਾ ਸੰਜਮ। ਇਹ ਜਿਹੜਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਤਾਂ ਹੈ ਨਹੀਂ ਹੈ, ਤੇ ਨਾ ਹੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਹੈ। ਜਿਹੜੀ ਸੌ ਸਾਖੀ ਹੈ ਉਹਦੇ ਵਿੱਚ ਹੀ ਲਿਖਿਆ ਹੋਇਆ ਇਹ ਸ਼ਬਦ। ਰੋ ਵਿਚਾਰ ਮਿੱਠਾ ਮਰਮ ਸਲੂਣਾ ਸੰਜਮ। ਮਹਾਰਾਜ ਕਹਿੰਦੇ ਰਾਏ ਬੁਲਾਰ, ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਾ ਭੇਤ ਜਾਣਨਾ ਹੈ, ਸਮਝਣਾ ਵੀ ਵਾਹਿਗੁਰੂ ਦਾ ਸਰੂਪ ਕਿਹੋ ਜਿਹਾ ਹੈ, ਵੀ ਉਹ ਸਰ ਸਰੂਪ ਐਸਾ ਜਿਹੜਾ ਸਹੀ ਸਹੀ ਉਹਦਾ ਭੇਤ ਸਮਝਣਾ ਹੈ। ਕਹਿੰਦੇ ਮਿੱਠਾ ਭੋਜਨ ਹੈ, ਜਾਣੀ ਮਿੱਠਾ ਭੋਜਨ ਸਭ ਤੋਂ ਚੰਗਾ ਹੁੰਦਾ ਹੈ ਨਾ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਚੰਗੀ ਤਰ੍ਹਾਂ ਭੇਤ ਜਾਣਨਾ, ਸਮਝਣਾ ਵੀ ਉਹ ਕਿਹੋ ਜਿਹਾ ਹੈ, ਇਹ ਸਮਝ ਲੈਣਾ ਭੇਤ ਹੀ ਕਹਿੰਦੇ ਸਭ ਤੋਂ ਵਧੀਆ ਮਿੱਠਾ ਭੋਜਨ ਦਾ ਛਕਣਾ ਹੈ। ਅਤੇ ਸਲੋਣਾ ਸੰਜਮ, ਅਤੇ ਉਹਦੇ ਸਰੂਪ ਨੂੰ ਜਾਣਨ ਵਾਸਤੇ ਜਿਹੜਾ ਸੰਜਮ ਕਿ ਇੰਦਰੀਆਂ ਦਾ ਦਮਨ ਕਰਨਾ, ਮਨ ਬੁੱਧ ਹੋਰ ਜਿਹੜੇ ਗਿਆਨ ਇੰਦਰੇ ਹੈ, ਅੱਖਾਂ ਨੱਕਾਂ ਆਦਿਕ, ਇਹਨਾਂ 'ਤੇ ਕੰਟਰੋਲ ਕਰਨਾ, ਇਹਨਾਂ ਨੂੰ ਰੋਕ ਕੇ ਖਵਾਉਣ ਖਾਣਾ, ਇਹ ਕਹਿੰਦੇ ਸਲੂਣੇ ਭੋਜਨ ਦਾ ਛਕਣਾ ਹੈ। ਲੂਣ ਵਾਲੇ ਭੋਜਨ ਹਨ ਖੱਟਾ ਖਰਾ ਧਿਆਨ, ਜਿਹੜਾ ਖਰਾ ਕਿ ਚੰਗੀ ਤਰ੍ਹਾਂ ਵਾਹਿਗੁਰੂ ਦਾ ਧਿਆਨ ਕਰਨਾ ਹੈ, ਉਹਦੇ ਲਈ ਮਨ ਦਾ ਖਿਆਲ ਰੱਖਣਾ ਹੈ। ਇਹ ਕਹਿੰਦੇ ਜਿਵੇਂ ਉਹ ਖੱਟਾ ਭੋਜਨ ਹੁੰਦਾ ਦਹੀਂ ਭੱਲੇ ਆਦਿਕ, ਇਸ ਤਰ੍ਹਾਂ ਇਹ ਦਹੀਂ ਵਿੱਚ ਬੂੰਦੀ ਜੀ ਪਾਈ ਹੁੰਦੀ ਹੈ, ਅਤੇ ਉਹ ਦਹੀਂ ਦੇ ਵਿੱਚ ਬੂੰਦੀ ਜੀ ਪਾਉਂਦੇ ਉਹ ਵੀ ਖੱਟੀ ਜੀ ਹੁੰਦੀ। ਇਸ ਤਰ੍ਹਾਂ ਕਹਿੰਦੇ ਦਹੀਂ ਭੱਲੇ ਜਾਂ ਬੂੰਦੀ ਆਦਿਕ, ਇਹ ਖੱਟੇ ਭੋਜਨਾਂ ਦਾ ਜਿਹੜਾ ਧਿਆਨ ਧਰਨਾ ਵਾਹਿਗੁਰੂ ਦਾ, ਕਹਿੰਦੇ ਖੱਟੇ ਭੋਜਨਾਂ ਦਾ ਛਕਣਾ ਹੈ। ਐਸਾ ਭੋਜਨ ਜੋ ਜਨ ਅਚਵੈ, ਇਹ ਰਾਏ ਬੁਲਾਰ ਇਹੋ ਜਿਹਾ ਜਿਹੜਾ ਭੋਜਨ ਸੀ ਤੈਨੂੰ ਛਕ ਦੱਸਿਆ ਹੈ, ਜਿਹੜਾ ਵੀ ਪੁਰਸ਼ ਛਕਦਾ ਹੈ ਸੋ ਮਾਨਸ ਪ੍ਰਧਾਨ। ਉਹ ਕਹਿੰਦੇ ਮਨੁੱਖਾਂ ਵਿੱਚੋਂ ਪ੍ਰਧਾਨ ਮਨੁੱਖ ਹੁੰਦਾ, ਉਹ ਬਹੁਤ ਮੁਖੀਆ ਪੁਰਸ਼ ਹੁੰਦਾ, ਉਹ ਬਹੁਤ ਮਹਾਨ ਵੱਡਾ ਹੁੰਦਾ ਹੈ। ਹਰ ਇੱਕ ਨੂੰ ਐਸਾ ਭੋਜਨ ਛਕਣਾ ਉਹ ਹਾਸਲ ਨਹੀਂ ਹੁੰਦਾ ਹੈ। ਰਾਏ ਜੀ ਭੋਜਨ ਐਸਾ ਕਰੀਏ, ਰਾਏ ਬੁਲਾਰ ਜੀ ਜਿਹੋ ਜਿਹਾ ਉੱਪਰ ਅਸੀਂ ਭੋਜਨ ਛਕਣ ਦਾ ਨਿਰਣਾ ਕੀਤਾ, ਇਹੋ ਜਿਹਾ ਭੋਜਨ ਤੁਸੀਂ ਵੀ ਛਕਣਾ ਕਰੀਏ। ਪਰਮੇਸ਼ਰ ਦਾ ਜਿਹੜਾ ਭੇਤ ਸਮਝਣਾ ਹੈ, ਇਹ ਮਿੱਠਾ ਭੋਜਨ ਛਕੀਏ, ਜਿਹੜਾ ਇੰਦਰੀਆਂ 'ਤੇ ਕੰਟਰੋਲ ਕਰਨਾ ਹੈ ਇਹ ਸੁਣਨਾ ਛਕੀਏ, ਇਸੇ ਤਰ੍ਹਾਂ ਜਿਹੜਾ ਕੋਈ ਉਹਦਾ ਧਿਆਨ ਕਰਨਾ ਹੈ ਇਹ ਖੱਟਾ ਭੋਜਨ ਛਕੀਏ। ਔਰ ਸਕਲ ਪਰ ਹਰੀਏ, ਔਰ ਜਿੱਦਾਂ ਦੁਨੀਆ ਵੀ ਖੱਟ ਮਿੱਠੇ ਭੋਜਨ ਹੈ ਮਿੱਠੇ ਹੈ, ਸੋਨੇ ਉਹਨਾਂ ਨੂੰ ਛੱਡ ਦਈਏ, ਤਿਆਗ ਦਈਏ। ਰਹਾਵ ਮੇਵਾ ਮਗਨ ਲੱਗਾ ਸੱਚ ਸੇਤੀ, ਜਿਹੜਾ ਕਹਿੰਦੇ ਸੱਚੇ ਦੇ ਨਾਲ ਲੱਗੇ ਰਹਿਣਾ ਤੇ ਮਗਨ ਹੋ ਕੇ ਐ ਮਸਤ ਹੋ ਕੇ ਸੱਚੇ ਦੇ ਨਾਲ ਸੱਚੇ ਨਾਮ ਵਿੱਚ ਜੁੜੇ ਲੱਗੇ ਰਹਿਣਾ ਹੈ, ਇਹ ਕਹਿੰਦੇ ਮੇਵਿਆਂ ਦਾ ਛਕਣਾ ਹੈ। ਜਿਵੇਂ ਆ ਕੋਈ ਪਿਸਤੇ ਹੈ, ਨਿਓਜੇ ਹੈ, ਸੌਗੀ ਹੈ, ਬਦਾਮ ਹੈ, ਜਿਹੜੀਆਂ ਸੁੱਕੀਆਂ ਚੀਜ਼ਾਂ ਹੁੰਦੀਆਂ ਨੂੰ ਮੇਵੇ ਕਹਿ ਦਿੰਦੇ ਹੈ, ਜਿਨ੍ਹਾਂ ਦੇ ਵਿੱਚ ਕੋਈ ਰਸ ਹੁੰਦਾ ਜੂਸ ਹੁੰਦਾ ਉਹਨਾਂ ਨੂੰ ਫਲ ਕਿਹਾ ਜਾਂਦਾ ਹੈ। ਜਿਵੇਂ ਸਿਓ ਹੈ, ਕਿੰਨੋ ਹੈ, ਸੰਤਰੇ ਵਗੈਰਾ ਹੈ, ਮਸੰਮੀਆਂ ਅੰਗੂਰ ਵਗੈਰਾ, ਇਹ ਫਲਾਂ 'ਚ ਆ ਗਏ, ਅਤੇ ਆ ਸੌਗੀ ਪਿਸਤੇ ਬਦਾਮ ਆਦਿਕ ਮੇਵਿਆਂ ਵਿੱਚ। ਕਹਿੰਦੇ ਇਸ ਤਰ੍ਹਾਂ ਜਿਹੜਾ ਵੀ ਇਹ ਸੱਚ ਦੇ ਨਾਲ ਲੱਗੇ ਰਹਿਣਾ, ਮਗਨ ਹੋ ਕੇ ਲੱਗੇ ਰਹਿਣਾ ਹੈ, ਇਮੀ ਵੀ ਛਕਣੇ ਹਨ ਜਿਸ ਖਾਦੇ ਤ੍ਰਿਪਤ ਆਵੇ, ਜਿਨ੍ਹਾਂ ਮੇਵਿਆਂ ਦੇ ਖਾਧਿਆ ਹੋਇਆ ਕਹਿੰਦੇ ਤ੍ਰਿਪਤੀ ਆ ਜਾਂਦੀ, ਮਨੁੱਖ ਪੂਰਾ ਰੱਜ ਜਾਂਦਾ ਹੈ। ਸਤਿਗੁਰ ਬਿਰਖ ਫਲਿਆ ਸਣ ਡਾਲੀ, ਜਿਹੜੇ ਸਤਿਗੁਰੂ ਹਨ ਇਹ ਕਹਿੰਦੇ ਬਿਰਛ ਦੇ ਵਾਂਗ ਹੈ, ਇਸ ਤਰ੍ਹਾਂ ਫੜਿਆ ਸਣ ਡਾਲੀ ਜਿਹੜੀ ਹੈ ਕਰਨਾ ਮੂਰਤਾ ਮੈਤਰੀ ਅਪੇਖਿਆ ਆਦਿਕ ਹੈ, ਇਹਨਾਂ ਟਾਹਣੀਆਂ ਦੇ ਸਹਿਤ ਉਹ ਫਲੀਭੂਤ ਹੋ ਰਹੇ ਹਨ। ਸੋ ਫਲ ਚੁਗ ਚੁਗ ਖਾਵੇ, ਉਹ ਜਿਹੜਾ ਐਸਾ ਕਹਿੰਦੇ ਫਲ ਹੈ ਉਹਨੂੰ ਚੁਗ ਚੁਗ ਕੇ ਸਾਧ ਸੰਗਤ ਵੀ ਚੁਣ ਚੁਣ ਕੇ ਉਹ ਛਕਣਾ ਕਰੇ, ਦੁਨਿਆਵੀ ਪਦਾਰਥ ਛੱਡ ਕੇ। ਅੰਮ੍ਰਿਤ ਫਲ ਰਸ ਨਾਮ ਧਨੀ ਕਾ, ਹਾਂ ਜਿਹੜਾ ਧਨੀ ਹੈ ਵਾਹਿ ਵਾਹਿਗੁਰੂ ਮਾਲਕ ਹੈ, ਉਹਦਾ ਜਿਹੜਾ ਨਾਮ ਹੈ ਅੰਮ੍ਰਿਤ ਰਸ, ਰਸ ਵਰਗ ਅੰਮ੍ਰਿਤ ਰਸ ਹੈ, ਇਹ ਫਲ ਵਾਂਗ ਹੈ। ਸੋ ਪੀਵੈ ਜਿਸ ਦੇਵੈ, ਇਹ ਕਹਿੰਦੇ ਇਹ ਫਲ ਦੇ ਰਸ ਨੂੰ ਜਿਹੜਾ ਪੀਂਦਾ ਹੈ ਉਹ ਸਦਾ ਕਹਿੰਦੇ ਜਿਉਂਦਾ ਹੈ ਹਮੇਸ਼ਾ। ਸਫਲ ਦਰਸਲ ਅਕਾਲ ਮੂਰਤ ਹੈ, ਜਿਹੜਾ ਵਾਹਿਗੁਰੂ ਅਕਾਲ ਸਰੂਪ ਦਾ ਦਰਸ਼ਨ ਹੈ ਇਹ ਸਹਿਜ ਫਲਾਂ ਦੇ ਹੈ ਭਾਵ ਸਫਲਾ ਹੈ। ਜਾਂ ਕੇ ਹਿਰਦੇ ਸਮੇਵੈ, ਹਿਰਦੇ ਹਿਰਦੇ ਵਿੱਚ ਕਹਿੰਦੇ ਆਸ ਸਮਾਉਂਦਾ ਉਹ ਬਡਭਾਗੀ ਉਹ ਸਫਲਾ ਹੈ ਮਨੁੱਖ। ਕਹੋ ਨਾਨਕ ਸੋ ਖਰਾ ਸਵਾਦੀ, ਗੁਰੂ ਜੀ ਕਹਿੰਦੇ ਉਹ ਬਹੁਤ ਵਧੀਆ ਚੰਗਾ ਕਹਿੰਦੇ ਸਵਾਦ ਲੈਣ ਵਾਲਾ ਸਵਾਦੀ ਪੁਰਸ਼ ਹੈ। ਇੱਕ ਓਂਕਾਰ ਰਸ ਲਿਆ, ਇਸਨੇ ਕਹਿੰਦੇ ਇੱਕ ਓਂਕਾਰ ਵਾਹਿਗੁਰੂ ਦੇ ਨਾਮ ਦਾ ਰਸ ਲਿਆ ਹੈ। ਅਵਰ ਸਵਾਦ ਸਭ ਫੀਕੇ ਲਾਗੇ, ਅੱਗੇ ਕਹਿੰਦੇ ਉਹਨੂੰ ਸਾਰੇ ਜਿਹੜੇ ਦੁਨਿਆਵੀ ਪਦਾਰਥਾਂ ਦੇ ਸਵਾਦ ਹੈ ਉਹ ਫਿੱਕੇ ਬੇਸਵਾਦੇ ਲੱਗਦੇ ਹਨ। ਜਬ ਸੱਚ ਨਾਮ ਮੁਖ ਦੀਆ, ਗੁਰੂ ਨੇ ਕਿਰਪਾ ਕਰਕੇ ਸੱਚੇ ਨਾਮ ਦਾ ਜਿਹੜਾ ਇਹ ਭੋਜਨ ਹੈ ਮੁਖ ਦੇ ਵਿੱਚ ਦੇ ਦਿੱਤਾ, ਹਿਰਦੇ ਵਿੱਚ ਦੇ ਦਿੱਤਾ, ਬਖਸ਼ ਦਿੱਤਾ। ਦੋਹਰਾ ਸੁਣ ਸੁਣਨ ਮੈਂ ਰਾਏ ਕਹਿ, ਉਸ ਵੇਲੇ ਇਹੋ ਜਿਹੇ ਬਚਨਾਂ ਨੂੰ ਸੁਣ ਕੇ ਕੰਨਾਂ ਵਿੱਚ ਰਾਏ ਬੁਲਾਰ ਕਹਿਣ ਲੱਗਿਆ, ਕਰਨ ਕਰਾਵਨ ਆਪ ਗੁਰੂ ਨਾਨਕ ਸਾਹਿਬ ਆਪ ਤਾਂ ਖੁਦਾ ਰੂਪ ਕਰਨ ਕਰਾਉਣ ਵਾਲੇ ਹੋ ਆਪ ਜੀ, ਜਿਸ ਪਰ ਤੁਮ ਕਰਨਾ ਕਰੋ, ਜਿਹਦੇ ਉੱਪਰ ਤੁਸੀਂ ਮਹਾਰਾ ਕਿਰਪਾ ਕਰਦੇ ਹੋ। ਦੇਹੋ ਨਾਮ ਕੋ ਜਾਪ, ਉਹਨਾਂ ਨੂੰ ਮਹਾਰਾ ਉਸਦੇ ਤਾਈ ਨਾਮ ਦਾ ਜਿਹੜਾ ਜਾਪ ਕਰਨਾ ਬਖਸ਼ ਦਿੰਦੇ, ਉਹ ਨਾਮ ਜਪੀ ਜਾਂਦਾ ਹਮੇਸ਼ਾ ਹੀ। ਚੌਪਈ ਪੂਰਾ ਮਧੁਰ ਪਰੋਸਿਓ ਦਿਜ ਕਰ, ਇਸ ਤਰ੍ਹਾਂ ਦੇ ਬਚਨ ਮਹਾਰਾਜ ਨੂੰ ਕਹਿ ਕੇ ਫਿਰ ਬ੍ਰਹਮਣ ਨੂੰ ਕਿਹਾ ਵੀ ਤੂੰ ਮਹਾਰਾਜ ਅੱਗੇ ਭੋਜਨ ਰੱਖ। ਉਹ ਬ੍ਰਹਮਣ ਨੇ ਸਭ ਤੋਂ ਜਿਹੜੇ ਮਿੱਠੇ ਭੋਜਨ ਹੈ ਉਹ ਥਾਲ ਵਿੱਚ ਪਰੋਸੇ ਹਨ ਆਪਣੇ ਹੱਥਾਂ ਨਾਲ। ਲਵਨ ਸਹਿਤ ਪੁਨ ਤੁਰਸ਼ ਸਾਧ ਵਰ, ਲੂਣ ਜਿਹੜੇ ਲੂਣ ਵਾਲੇ ਹੈ, ਲੂਣ ਸਹਿਤ ਪੁਨਾ ਤੁਰਸ ਜਿਹੜੇ ਕੋਈ ਖੱਟੇ ਹਨ ਇਹਨਾਂ ਦੇ ਵਿੱਚੋਂ ਬੜਾ ਸ੍ਰੇਸ਼ਟ ਸਵਾਦ ਆਉਂਦਾ ਹੈ, ਸ੍ਰੇਸ਼ਟ ਸਵਾਦ ਵਾਲੇ ਖੱਟੇ ਹਨ ਤੇ ਲੂਣ ਸਹਿਤ ਹਨ, ਉਹ ਪਰੋਸੇ ਹਨ ਛਕਣ ਲਈ। ਜਿਉਂ ਜਿਉਂ ਕਾਰ ਬਦਨ ਮਹਿ ਪਾਵੇ, ਜਿਵੇਂ ਜਿਵੇਂ ਮਹਾਰਾ ਮੁੱਖ ਦੇ ਵਿੱਚ ਬੁਰਕੀ ਜਾਂ ਗ੍ਰਾਹੀ ਪਾਉਂਦੇ ਹਨ ਛਕਦੇ ਹੋਏ, ਤਿਉਂ ਤਿਉਂ ਰਾਏ ਆਨੰਦ ਨਮਾਵੇ ਹੈ, ਤਿਵੇਂ ਰਾਏ ਬੁਲਾਰ ਨੂੰ ਜੋ ਆਨੰਦ ਹੋ ਰਿਹਾ ਹਿਰਦੇ ਵਿੱਚ ਉਹ ਸਮਾਉਂਦਾ ਨਹੀਂ। ਬਦਨ ਚੰਦ ਕੀ ਦਿਸ਼ ਹੋਇ ਕੋਕਾ, ਮਹਾਰਾਜ ਦਾ ਜਿਹੜਾ ਮੁੱਖ ਹੈ ਚੰਦਰਮਾ ਦੀ ਤਰਫ ਹੈ, ਚੰਦਰਮਾ ਹੈ ਉਹਦੀ ਵੱਲ ਕਹਿੰਦੇ ਜਿਵੇਂ ਚਕੋਰ ਹੁੰਦਾ ਹੈ ਹੋ ਕੇ, ਲੋਚਨ ਲਾਏ ਬਿਲੋਕ ਅਸ਼ੋਕਾ, ਆਪਣੇ ਨੇਤਰਾਂ ਨੂੰ ਚੁਕਵੇ ਵਾਂਗੂ ਲਾ ਕੇ ਵੇਖ ਵੇਖ ਕੇ ਸ਼ੋਕਾਂ ਤੋਂ ਰਹਿਤ ਹੋ ਰਿਹਾ ਆਨੰਦ ਹੋ ਰਿਹਾ ਹੈ। ਉੱਠੇ ਅਚਵਕਾਰ ਬੇਬਦ ਆਹਾਰਾ, ਗੁਰੂ ਮਹਾਰਾਜ ਦਾ ਪ੍ਰੇਮ ਪਿਆਰ ਦੇਖ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਜਨ ਆ ਉਹ ਛੱਕ ਕੇ ਉੱਠ ਖੜੋਤੇ, ਰਾਏ ਜੋਰ ਕਰ ਬਚਨ ਉਚਾਰਾ, ਭੋਜਨ ਛਕਾਉਣ ਤੋਂ ਬਾਅਦ ਰਾਏ ਬੁਲਾਰ ਨੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਕਿਹਾ, ਸਫਲ ਮਨੋਰਥ ਕੀਨ ਹਮਾਰਾ, ਗੁਰੂ ਨਾਨਕ ਸਾਹਿਬ ਖੁਦਾ ਭਾਈ ਤੁਸੀਂ ਮੇਰੇ ਮਨ ਦਾ ਜਿਹੜਾ ਫੁਰਨਾ ਸੀ ਉਹ ਪੂਰਾ ਸਫਲ ਕਰ ਦਿੱਤਾ ਹੈ। ਮਨ ਜਾਣਿਓ ਆਪ ਭਾ ਨੇ ਸਤਾਰਾ। ਮੈਂ ਆਪਣੇ ਮਨ ਵਿੱਚ ਜਾਣ ਲਿਆ ਵੀ ਮੇਰਾ ਹੁਣ ਨਿਸਤਾਰਾ ਹੋ ਗਿਆ, ਪਾਰ ਉਤਾਰਾ ਹੋ ਗਿਆ ਸੰਸਾਰ ਤੋਂ। ਵੈਸੇ ਬਾਹਰ ਆਨ ਪਰ ਅੰਕਾ। ਇਸ ਤਰ੍ਹਾਂ ਰਾਏ ਬੁਲਾਰ ਦੇ ਬਚਨ ਸੁਣਦੇ ਸੁਣਦੇ ਪੂਜਨ ਸ਼ਗਨ ਤੋਂ ਬਾਅਦ ਗੁਰੂ ਮਹਾਰਾਜ ਪਣਗੁਪੁਰਾ ਬੈਠੇ। ਸੋਹਤ ਬਦਨ ਅਨੰਕ ਮਯੰਕਾ। ਇਸ ਤਰ੍ਹਾਂ ਕਹਿੰਦੇ ਜਿਵੇਂ ਉਹ ਕਲੰਕ ਤੋਂ ਰਹਿ ਚੰਦਰਮਾ ਹੋਵੇ, ਇਸ ਤਰ੍ਹਾਂ ਆਪ ਜੀ ਦਾ ਮੁਖ ਸੋ ਰਿਹਾ ਹੈ। ਤੇ ਮਾਤੁਰ ਚਿੱਤ ਰਾਏ ਬੁਲਾਰੂ। ਹਾਂ, ਇਸ ਤਰ੍ਹਾਂ ਜਿਹੜਾ ਰਾਏ ਬੁਲਾਰ ਦਾ ਚਿੱਤ ਹੈ ਪ੍ਰੇਮ ਦੇ ਨਾਲ ਕਾਲਾ ਪੈ ਰਿਹਾ ਹੈ। ਮਧੁਰ ਸ੍ਰੇਯ ਯੁਤ ਕੀਨ ਉਚਾਰੂ। ਆਪਣੇ ਕਲਿਆਣ ਦੇ ਵਾਸਤੇ ਬੜੀ ਮਿਠਾਸ ਹੈ ਤਿਸ ਨੇ ਬਚਨ ਕਹੇ, ਸਤਿਗੁਰੂ ਨੂੰ ਪਿਆਰ ਨਾਲ ਬਚਨ ਕਹੇ ਹਨ। ਕੀਨ ਭਲੋ ਬਾਲੇ ਮਰਦਾਨੇ। ਬਾਲਾ ਨੂੰ ਕਹਿੰਦੇ ਉਸ ਵੇਲੇ ਇਉਂ ਕਿਹਾ ਵੀ ਹੇ ਬਾਈ ਬਾਲਾ ਬਰਦਾਨਾ, ਤੁਸੀਂ ਬਹੁਤ ਚੰਗਾ ਕੀਤਾ। ਮੋਹ ਪਰ ਭਾ ਉਪਕਾਰ ਮਹਾਨੇ। ਤੁਸੀਂ ਮਹਾਰਾਜ ਨੂੰ ਏਮਨਾਬਾਦ ਤੋਂ ਇੱਥੇ ਲੈ ਕੇ ਆਏ ਹੋ, ਮੇਰਾ ਤਾਂ ਤੁਹਾਡੇ ਉੱਪਰ ਬਹੁਤ ਤਕੜਾ ਪਰਉਪਕਾਰ ਹੋ ਗਿਆ। ਹਾਂ, ਤੁਸੀਂ ਬਹੁਤ ਵੱਡਾ ਪਰਉਪਕਾਰ ਮੇਰੇ ਤੇ ਕੀਤਾ ਸਤਿਗੁਰਾਂ ਨੂੰ ਲਿਆ ਕੇ। ਬਿਨ ਦਾਨੋ ਪਰਬੇ ਜਿਮ ਖੇਤੀ। ਪਹਿਲਾਂ ਤਾਂ ਮੇਰੀ ਹਾਲਤ ਹੋਈ ਸੀ ਵੀ ਜਿਵੇਂ ਕਹਿੰਦੇ ਸੰਘਣੀ ਖੇਤੀ ਹੋਵੇ ਪਰ ਉਹਦੇ ਵਿੱਚ ਦਾਣਾ ਨਾ ਪਿਆ ਹੋਵੇ। ਜਲ ਬਿਨ ਸ਼ੁਸ਼ਕਤ ਤਪਤ ਸਮੇਤੀ। ਇਹ ਜਲ ਤੋਂ ਬਗੈਰ ਉਹ ਕਹਿੰਦੇ ਸੇਕੀ ਖੁੱਕ ਜਾਏ, ਬੋੜ ਤਪਦੇ ਸਹਿਤ ਹੋ ਕੇ ਗਰਮੀ ਦੇ ਨਾਲ। ਆਵੇ ਇਸ ਤਰ੍ਹਾਂ ਭਾਵੇਂ ਮੇਰੀ ਜਿਹੜੀ ਸੁਗਣਾ ਦੀ ਖੇਤੀ ਸੀ ਇਹ ਹੈ ਤਾਂ ਸੰਘਣੀ ਸੀ, ਬਹੁਤ ਗੁਣ ਸੀ, ਕਮਾਈ ਵੀ ਸੀ, ਪਰ ਇਹਦੇ ਵਿੱਚ ਉਪਦੇਸ਼ ਰੂਪ ਜਿਹੜਾ ਦਾਣਾ ਉਹ ਨਹੀਂ ਪਿਆ ਸੀ, ਜਾਂ ਗਿਆਨ ਰੂਪ ਦਾਣਾ ਨਹੀਂ ਪਿਆ ਸੀ, ਗਿਆਨ ਨਹੀਂ ਮਿਲਿਆ ਸੀ ਮੈਨੂੰ। ਇਸ ਤਰ੍ਹਾਂ ਆਪ ਮਹਾਰਾਜ ਦਾ ਪ੍ਰੇਮ ਰੂਪੀ ਜਿਹੜਾ ਇਹਦੇ ਜਲ ਤੋਂ ਬਗੈਰ ਮੇਰੀ ਸੁਗਣਾ ਦੀ ਖੇਤੀ ਸੁੱਕ ਰਹੀ ਸੀ ਅਤੇ ਕਾਮ ਕ੍ਰੋਧ ਦੀ ਤਪਸ਼ ਕਰਕੇ ਤਪ ਰਹੀ ਸੀ, ਮਹਾਰਾਜ ਦੇ ਲਿਆਉਣ ਕਰਕੇ ਹੁਣ ਮੇਰੀ ਸੁਗਣਾ ਦੀ ਖੇਤੀ ਕਹਿੰਦੇ ਹਰੀ ਭਰੀ ਹੋ ਗਈ, ਇਹਦੇ ਵਿੱਚ ਗਿਆਨ ਰੂਪ ਦਾਣਾ ਵੀ ਪੈ ਗਿਆ ਹੈ ਤੇ ਇਸ ਤਰ੍ਹਾਂ ਅੰਮ੍ਰਿਤ ਰਸ ਵੀ ਭਰ ਗਿਆ ਹੈ। ਤਿਸ ਪਰ ਜਲ ਧਰ ਬਹੁ ਬਰਖੰਤਾ। ਉਸ ਸੁੱਕੀ ਖੇਤੀ ਔਰ ਬਹੁਤਾ ਜਲ ਬਰਸਦੇ। ਇਸ ਤਰ੍ਹਾਂ ਮਹਾਰਾਜ ਦਾ ਜਿਹੜਾ ਉਪਦੇਸ਼ ਹੈ ਇਹ ਬਦਲਦੀ ਬਾਰਿਸ਼ ਵਾਂਗ ਹੈ। ਤਿਨ ਮੋਕਾ ਤੁਮ ਭੇ ਸੁਖਵੰਤਾ। ਭਾਈ ਮਰਦਾਨਾ ਬਾਲਾ, ਤੁਸੀਂ ਮੈਨੂੰ ਕਹਿੰਦੇ ਸੁਖਦਾਈ ਹੋਏ ਹੋ, ਬਦਲ ਵਾਂਗ ਲਿਆ ਕੇ ਸਤਿਗੁਰੂ ਦੀ ਮੇਰੇ ਉੱਪਰ ਤੁਸੀਂ ਬਾਰਿਸ਼ ਕਰਵਾਈ, ਉਪਦੇਸ਼ ਬਖਸ਼ਿਆ ਹੈ। ਦੋਹਰਾ ਚੂਰਨ ਸ੍ਰੀ ਗੁਰ ਚਰਨ ਰਜ। ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜਿਹੜੀ ਧੂੜ ਹੈ ਉਹ ਤਾਂ ਚੂਰਨ ਵਰਗੀ ਹੈ। ਰਾਗ ਦੁਆਖ ਮਨ ਰੋਗ। ਮਨ ਦੇ ਵਿੱਚ ਦੋ ਤਰ੍ਹਾਂ ਦੇ ਰੋਗ ਹੈ, ਕਿਸੇ ਨਾਲ ਬਹੁਤਾ ਰਾਗ ਕਰਨਾ, ਮੋਹ ਕਰਨਾ, ਜਾਂ ਕਿਸੇ ਨਾਲ ਦਵੈਸ਼ ਕਰਨੀ, ਈਰਖਾ ਕਰਨੀ, ਇਹ ਦੋ ਮਨ ਦੇ ਰੋਗ ਹਨ, ਰਾਗ ਦਵੈਸ਼ ਰੂਪ। ਕਰਕੇ ਤਾਂ ਹੈ ਨਾਮ ਹੋ। ਗੁਰੂ ਮਹਾਰਾਜ ਦੇ ਚਰਨਾਂ ਦੀ ਧੂੜ ਰੂਪ ਜਿਹੜਾ ਝੂਰਨਾ ਹੈ ਛੱਕ ਕੇ, ਇਹਦੇ ਨਾਲ ਰਾਗ ਦਵੈਸ਼ ਤੋਂ ਆਪਣੇ ਮਨ ਨੂੰ ਕਹਿੰਦੇ ਨਿਰੋਗ ਕਰਕੇ, ਰੋਗ ਤੋਂ ਰਹਿਤ ਕਰਕੇ ਮੈਂ ਕਵੀ ਕਹੋ ਕਥਾ ਨਿਰਸੋਗ। ਜਿਹੜੀਆਂ ਸਾਰੀਆਂ ਸੋਗਾਂ ਤੋਂ ਰਹਿਤ ਕਰਨ ਵਾਲੀ ਗੁਰੂ ਨਾਨਕ ਦੀ ਕਥਾ ਹੈ ਉਹ ਸਰੋਤਾ ਜਨਾ ਹੁਣ ਮੈਂ ਕਹਿੰਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਅਸਨ ਅਚਵ ਕਰ ਮ੍ਰਿਦੁਲ ਸੁਭਾਉ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਇਤਿਹਾਸ ਸੁਣਾ ਰਹੇ ਹੈ ਕਿ ਮਹਾਰਾਜ ਇਸ ਤਰ੍ਹਾਂ ਕੋਮਲ ਸੁਭਾਅ ਵਾਲੇ ਸਤਿਗੁਰਾਂ ਨੇ ਭੋਜਨ ਛਕ ਕਰਕੇ ਵੈਸੇ ਨਿਕਟ ਬਿਰਾਜਤ ਰਾਓ। ਇੱਥੇ ਵਿਰਾਜ ਰਾਏ ਬੁਲਾਰ ਵਿਰਾਜ ਰਿਹਾ, ਉਸਦੇ ਨੇੜੇ ਹੀ ਸਤਿਗੁਰੂ ਬੈਠੇ ਹੋਏ ਪਣਗ ਉੱਪਰ। ਤਬ ਤ੍ਰਿਪਤਾ ਬਿਹੇ ਹਾਤੁਰ ਆਈ। ਉਸ ਵੇਲੇ ਗੁਰੂ ਨਾਨਕ ਸਾਹਿਬ ਦੀ ਮਾਤਾ ਜਿਹੜੀ ਤ੍ਰਿਪਤਾ ਹੈ ਉਹ ਵਿਛੋੜੇ ਨਾਲ ਵਿਆਕੁਲ ਜੀ ਹੋਈ ਦੁਖੀ ਹੋਈ ਆਈ ਇੱਥੇ ਸੁਤ ਰਾਖਨ ਕੋ ਮਨ ਲਲਚਾਈ ਮੇਰੇ ਪੁੱਤਰ ਮੇਰੇ ਕੋਲ ਰਹਿ ਜਾਣ ਇਸ ਤਰ੍ਹਾਂ ਮਨ ਦੇ ਵਿੱਚ ਲਲਚਾਈ ਹੈ ਚਾਹਵਾਨ ਹੋਈ ਹੈ ਘੁੰਡ ਕਰੇ ਮੁਖ ਬੈਠ ਸਮੀਪਾ ਆਪ ਤੋਂ ਵੱਡਿਆਂ ਤੋਂ ਘੁੰਡ ਜਿਹਾ ਕੱਢ ਕੇ ਰੱਖਣਾ ਇਸ ਤਰ੍ਹਾਂ ਮਾਤਾ ਤ੍ਰਿਪਤਾ ਨੇ ਰਾਏ ਬੁਲਾਰ ਬਜ਼ੁਰਗ ਤੋਂ ਘੁੰਡ ਜਿਹਾ ਕੱਢ ਲਿਆ ਹੈ ਉਹ ਪੱਲਾ ਜਾ ਲੈ ਲਿਆ ਹੈ ਤੇ ਕੋਲ ਬੈਠ ਗਏ ਹਨ ਬੋਲੀ ਬਚਨ ਸੰਗ ਅਵਨੀਪਾ ਉਸ ਵੇਲੇ ਘੁੰਡ ਜਾ ਕਰਕੇ ਪੱਲਾ ਜਾ ਲੈ ਕੇ ਰਾਏ ਬੁਲਾਰ ਦੇ ਸਾਥ ਮਾਤਾ ਜੀ ਬਚਨ ਬੋਲੇ ਹਨ ਬੰਦ ਹੱਥ ਦੁਆ ਦੀਨ ਭਵੰਤੀ ਦੋਵੇਂ ਹੱਥ ਜੋੜ ਕੇ ਬਹੁਤ ਦੀਨ ਜੇ ਹੋ ਕੇ ਰਾਏ ਬੁਲਾਰ ਨੂੰ ਮਾਤਾ ਕਹਿੰਦੀ ਹੈ ਸੁਣ ਹੋ ਰਾਏ ਜੀ ਮੋਰ ਬੇਨੰਤੀ ਰਾਏ ਬੁਲਾਰ ਜੀ ਮੇਰੀ ਹੈ ਜਿਹੜੀ ਬੇਨਤੀ ਆਪ ਧਿਆਨ ਦੇ ਕੇ ਸੁਣ ਲਵੋ ਕਰੋ ਆਪ ਇਹ ਵੱਡ ਉਪਕਾਰ ਹੇ ਰਾਏ ਬੁਲਾਰ ਜੀ ਤੁਸੀਂ ਮੇਰੇ ਉੱਪਰ ਬਹੁਤ ਵੱਡਾ ਪਰਉਪਕਾਰ ਕਰੋ ਮਮ ਸੁਤ ਕੋ ਕੇਵ ਰੱਖੋ ਅਗਾਰਾ ਜਿਵੇਂ ਵੀ ਹੋ ਸਕਦਾ ਉਸੇ ਤਰ੍ਹਾਂ ਕਿਵੇਂ ਨਾ ਕਿਵੇਂ ਮੇਰੇ ਪੁੱਤਰ ਨੂੰ ਮੇਰੇ ਘਰ ਦੇ ਵਿੱਚ ਰੱਖਣਾ ਕਰੋ ਜੀ ਇਸ ਪ੍ਰਕਾਰ ਕਹਿ ਕਰ ਗੁਰ ਮਾਤਾ ਇਸ ਤਰ੍ਹਾਂ ਦੇ ਬਚਨ ਕਹਿ ਕਰਕੇ ਗੁਰੂ ਮਹਾਰਾਜ ਦੇ ਮਾਤਾ ਜੀ ਨੇ ਰੋਦਤ ਲੋਚਨ ਤੇ ਜਲ ਜਾਤਾ ਰਾਏ ਬੁਲਾਰ ਦੇ ਕੋਲ ਬੈਠ ਕੇ ਰੋਣ ਲੱਗ ਪਏ ਹਨ ਨੇਤਰਾਂ ਤੋਂ ਜਲ ਜਾ ਰਿਹਾ ਮਾਤਾ ਦੇ ਸੁਣਤ ਰਾਏ ਕੋ ਘਰ ਭਰ ਆਵਾ ਮਾਤਾ ਦਾ ਰੋਣਾ ਜਾ ਸੁਣ ਕੇ ਰਾਏ ਬੁਲਾਰ ਦਾ ਵੀ ਗਲਾ ਜਾ ਭਰਿਆ ਆਇਆ ਧਰ ਧੀਰਜ ਪੁੰਨ ਬਚਨ ਅਲਾਵਾ ਇਸ ਸਮੇਂ ਤੋਂ ਬਾਅਦ ਧੀਰ ਦਾ ਧਾਰ ਕੇ ਰਾਏ ਬੁਲਾਰ ਨੇ ਬਚਨ ਕਿਹਾ ਕਮਲ ਬਦਨ ਗੁਣ ਸਦ ਪੁਨੀਤਾ ਕਮਲ ਵਰਗੇ ਮੁੱਖ ਵਾਲੇ ਗੁਣਾਂ ਦੇ ਘਰ ਮਹਾਰਾ ਪਵਿੱਤਰ ਜਾਨਤ ਆਪ ਸਰਬ ਸ਼ੁਭ ਰੀਤਾ ਆਪ ਹੇ ਕਮਲ ਵਰਗੇ ਮੁੱਖ ਵਾਲੇ ਗੁਣਾਂ ਦੇ ਘਰ ਪਵਿੱਤਰ ਸਰੂਪ ਸਤਿਗੁਰੂ ਜੀ ਆ ਮਹਾਰਾ ਘਰਬਾਰ ਦੀ ਸਾਰੀ ਜਿਹੜੀ ਰੀਤੀ ਉਹਨੂੰ ਚੰਗੀ ਤਰ੍ਹਾਂ ਜਾਣਦੇ ਹੀ ਹੋਣਾ ਤਦ ਪਚਾਹੋ ਕੁਛ ਕਹਿ ਤੁਮ ਸੰਗਾ ਵੀ ਮਹਾਰਾਜ ਘਰਬਾਰ ਦੀ ਰੀਤੀ ਅਨੁਸਾਰ ਥੋੜਾ ਬਹੁਤ ਆਪ ਜੀ ਨੂੰ ਕੁਝ ਨਾ ਕੁਝ ਮੈਂ ਕਹਿਣਾ ਚਾਹੁੰਦਾ ਬਿਨ ਰਜਾਏ ਕਿਉਂ ਕਹੋ ਨਿਸੰਗਾ ਆਪ ਜੀ ਦੀ ਆਗਿਆ ਮਿਲੇ ਤੋਂ ਬਗੈਰ ਨਿਸੰਗ ਹੋ ਕੇ ਭਲਾ ਮੈਂ ਕਿਵੇਂ ਕਹਿ ਸਕਦਾ ਆਗਿਆ ਜੇ ਹੋਈ ਤੂੰ ਕੁਝ ਕਹਿਣਾ ਤਾਂ ਕਹਿ ਲਾ ਕਾਲੂ ਲਾਲੂ ਪੁੱਲ ਚੱਲ ਆਵਾ ਜਦੋਂ ਰਾਏ ਬੁਲਾਰ ਕਹਿਣ ਲਈ ਮਹਾਰਾਜ ਤੋਂ ਆਗਿਆ ਮੰਗ ਰਿਹਾ ਸੀ ਉਸ ਵੇਲੇ ਗੁਰੂ ਮਹਾਰਾਜ ਦੇ ਪਿਤਾ ਕਾਲੂ ਜੀ ਵੀ ਚਾਚਾ ਲਾਲੂ ਜੀ ਵੀ ਉੱਥੇ ਚੱਲ ਕੇ ਆ ਗਏ ਨ੍ਰਿਪ ਢਿੱਗ ਬੈਠ ਭਰਿਓ ਦੁੱਖ ਹਾਵਾ ਇਸ ਤਰ੍ਹਾਂ ਰਾਜੇ ਰਾਏ ਬੁਲਾਰ ਦੇ ਕੋਲ ਦੋਵਾਂ ਨੇ ਬੈਠ ਕੇ ਦੁੱਖ ਨਾਲ ਹੌਂਕਾ ਜਾ ਭਰਿਆ ਲੰਮਾ ਜਾ ਸਾਹ ਲਿਆ ਹੈ ਤਬ ਬੋਲੇ ਸ੍ਰੀ ਬਦਨ ਮਯੰਕਾ ਜਦੋਂ ਇਹ ਦੋਵੇਂ ਆਪ ਉੱਠ ਬੈਠੇ ਹਨ ਤਦੋਂ ਕਹਿੰਦੇ ਜੋ ਕਬਲ ਵਰਗੇ ਤਬ ਬੋਲੇ ਸ੍ਰੀ ਬਦਨ ਮਯੰਕਾ ਉਸ ਵੇਲੇ ਆਪਣੇ ਚੰਦਰਮਾ ਵਰਗੇ ਮੁੱਖ ਵਾਲੇ ਸਤਿਗੁਰੀਓ ਬੋਲੇ ਹਨ ਕਹੋ ਰਾਏ ਜੀ ਹੋਏ ਨਿਸ਼ੰਕਾ ਰਾਏ ਬੁਲਾਰ ਜੀ ਜੋ ਕੁਝ ਕਹਿਣਾ ਸਾਨੂੰ ਨਿਸ਼ੰਕ ਹੋ ਕੇ ਆਖੋ ਆਇਸ ਦੇ ਜਬ ਅਸੁਖਦਾਨੀ ਸੁਖ ਦੇਣ ਵਾਲੇ ਸਤਿਗੁਰੂ ਨੇ ਜਿਸ ਤਰ੍ਹਾਂ ਜਿਸ ਵੇਲੇ ਆਏ ਰਾਏ ਬੁਲਾਰ ਨੂੰ ਆਗਿਆ ਦੇਤੀ ਵੀ ਜੋ ਕਹਿਣਾ ਨਿਸੰਗ ਕਹੋ ਬੋਲਿਓ ਤਬ ਨਰੇਸ਼ ਮੁਖ ਬਾਨੀ ਉਸ ਵੇਲੇ ਰਾਏ ਬੁਲਾਰ ਮੁਖੋਂ ਬਚਨ ਬੋਲਿਆ ਸਤਿਗੁਰਾਂ ਨੂੰ ਕੁੰਡਲੀਆ ਛੰਦ ਨਿਜ ਖੇਤੀ ਕਰਵਾਈਏ ਗੁਰੂ ਨਾਨਕ ਸਾਹਿਬ ਆਪਣੀ ਘਰ ਦੀ ਖੇਤੀ ਕਰਵਾਈਏ ਤੁਸੀਂ ਕਾਮੇ ਦਿਓ ਰਖਾਏ ਮੈਂ ਮਹਾਰਾਜ ਤੁਹਾਡੇ ਵਾਸਤੇ ਜਿਹੜੇ ਕੋਈ ਖੇਤੀ ਦਾ ਕੰਮ ਕਰਨ ਵਾਲੇ ਹਨ ਕਾਮੇ ਉਹ ਰਖਾ ਦਿਆਂਗਾ ਨਹਿ ਹਾਲਾ ਲੇਵੈ ਕਛੂ ਜਿੰਨੇ ਧਰਤੀ ਦੀ ਖੇਤੀ ਕਰਾਉਂਗੇ ਮੈਂ ਮਹਾਰਾ ਆਪਣੇ ਵੱਲੋਂ ਜਿਵੇਂ ਰਾਜੇ ਹਾਲਾ ਹੂਲਾ ਜਾਂ ਮਾਵਲਾ ਲੈਂਦੇ ਹੋ ਮੈਂ ਨਹੀਂ ਲਵਾਂਗਾ ਸਭ ਹੈ ਇਨਾਮ ਕਰਾਏ ਖੇਤੀ ਹੈ ਸਾਰੀ ਮਹਾਰਾ ਇਨਾਮ ਹੀ ਕਰਾਵਾਂ ਮੁਕਤੀ ਕਰਾਵਾਂਗਾ ਉਹਦਾ ਕੋਈ ਲੈਣ ਦੇਣ ਨਹੀਂ ਹੋਵੇਗਾ ਸਭ ਹੈ ਇਨਾਮ ਕਰਾਏ ਸਾਰੀ ਜਣੀ ਖੇਤੀ ਹੈ ਮਾਵਲੇ ਤੋਂ ਬਿਨਾਂ ਮੁਕਤੀ ਕਰਾ ਕੇ ਸਦਨ ਨਿਜ ਰਹੁ ਦੁੱਖ ਕਦਨਾ ਮਹਾਰਾ ਦੁੱਖਾਂ ਨੂੰ ਕੱਟਣ ਵਾਲਿਓ ਖੇਤੀ ਕਰਾਉਣ ਵਾਲੀ ਘਰ ਦੇ ਵਿੱਚ ਟਿਕੇ ਰਹੋ। ਮਾਤਾ ਬਿਰਹ ਅਧੀਨ ਹੋਤ, ਕੇ ਮਾਤ ਤੁਹਾਡੀ ਮਾਰਾ ਵਿਛੋੜੇ ਕਰਕੇ ਬਹੁਤ ਅਧੀਨ ਜੀ ਹੁੰਦੀ, ਬੇਬਸ ਜੀ ਹੋ ਜਾਂਦੀ ਹੈ। ਨਹਿ ਪੇਖਤ ਬਦਨਾ, ਜਦੋਂ ਆਪ ਜੀ ਦਾ ਸੋਹਣਾ ਮੁਖ ਨੀ ਇਹ ਵੇਖਦੀ ਹੈ। ਸੁਣ ਬੁਲਾਰ ਕੇ ਬਚਨ ਕੋ, ਰਾਏ ਬੁਲਾਰ ਦੇ ਇਸ ਤਰ੍ਹਾਂ ਦੇ ਬਚਨਾਂ ਨੂੰ ਸੁਣ ਕੇ, ਦੀਨਾ ਨਾਥ ਸੁਭਾਏ, ਜਿਹਨੂੰ ਗਰੀਬਾਂ ਦੇ ਨਾਥ ਮਾਲਿਕ ਉਹ ਸੁਭਾਵਿਕ ਹੀ ਸੁਤੇ ਸਿੱਧੀ, ਸ੍ਰੀ ਮੁਖ ਖੇਤੀ ਵਿਦ ਕਹੀ, ਸੁਭਾਏ ਮਾਨ ਮੁਖ ਤੋਂ ਜਿਵੇਂ ਚੰਗੀ ਖੇਤੀ ਦਾ ਤਰੀਕਾ ਹੈ, ਚੰਗੀ ਖੇਤੀ ਦੀ ਜੁਗਤੀ ਹੈ ਉਹ ਆਪ ਜੀ ਨੇ ਕਹੀ ਹੈ। ਸੋਰਠ ਰਾਗ ਉਠਾਏ, ਸੋਰਠ ਰਾਗ ਦੇ ਵਿੱਚ ਇਸ ਤਰ੍ਹਾਂ ਸ਼ਬਦ ਉਠਾ ਕੇ ਸ਼ਬਦ ਸ਼ੁਰੂ ਕਰਕੇ, ਸ੍ਰੀ ਮੁਖ ਵਾਕ ਸੋਰਠ ਮਹੱਲਾ ਪਹਿਲਾ, ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ। ਮਹਾਰਾਜ ਕਹਿੰਦੇ ਵੀ ਰਾਏ ਬੁਲਾਰ ਆ ਅਸਲੀ ਖੇਤੀ ਹੈ ਜਿਹਦੇ ਨਾਲ ਮਨੁੱਖ ਬਹੁਤ ਮਹਾਨ ਹੋ ਜਾਂਦਾ ਹੈ। ਕਹਿੰਦੇ ਜਿਹੜਾ ਮਨ ਹੈ ਇਹਨੂੰ ਹਾਲੀ ਬਣਾਉਣਾ ਚਾਹੀਦਾ, ਜਿਵੇਂ ਹਾਲੀ ਉਹ ਤੜਕੇ ਉੱਠਦਾ ਉੱਦਮੀ ਹੁੰਦਾ ਹੈ, ਆਲਸੀ ਦਲਿਦਰੀ ਨਹੀਂ ਹੁੰਦਾ ਹੈ ਹਾਲੀ ਜਿਹੜਾ ਹਲ ਵਾਹੁਣ ਵਾਲਾ ਹੈ। ਉਹ ਜਿਹੜਾ ਮਨ ਨੂੰ ਕਹਿੰਦੇ ਉੱਦਮੀ ਬਣਾਉਣਾ ਹੈ, ਇਹ ਕਹਿੰਦੇ ਹਾਲੀ ਇਹ ਹਲ ਵਾਹੁਣ ਵਾਲਾ ਹੈ, ਅਤੇ ਕਿਰਸਾਣੀ ਕਰਨੀ ਜਿਹੜੀ ਕਰਨੀ ਕੀ ਹੈ ਭਗਤੀ ਹੈ, ਇਹੀ ਕਹਿੰਦੇ ਕਿਰਸਾਣੀ ਹੈ ਖੇਤੀ ਬੀਜਣੀ ਹੈ। ਸਰਮ ਪਾਣੀ ਤਨ ਖੇਤ, ਅਤੇ ਜਿਹੜਾ ਵਿਰਾਗ ਦੇ ਸਹਿਤ ਰਹਿਣਾ ਇਹ ਖੇਤੀ ਨੂੰ ਪਾਣੀ ਦੇਣਾ ਹੈ। ਜਿਹੜਾ ਸਰੀਰ ਹੈ ਇਹੀ ਖੇਤ ਹੈ, ਇਹੀ ਜਾਣੀ ਉਹ ਬੀਜਣ ਵਾਲਾ ਖੇਤ ਹੈ ਧਰਤੀ ਹੈ। ਨਾਮ ਬੀਜ ਸੰਤੋਖ ਸੁਹਾਗਾ, ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਬੀਜ ਬੀਜਣਾ ਹੈ, ਅਤੇ ਇਸ ਤਰ੍ਹਾਂ ਫਿਰ ਜਿਹੜਾ ਸੰਤੋਖ ਰੱਖਣਾ ਹੈ ਇਹ ਬੀਜ ਕੇ ਉੱਪਰ ਸੁਹਾਗਾ ਦੇਣਾ ਹੈ। ਰੱਖ ਗਰੀਬੀ ਵੇਸ, ਜਿਹੜਾ ਗਰੀਬੀ ਨਿਮਰਤਾ ਵਾਲਾ ਸਾਦਾ ਲਿਬਾਸ ਧਾਰਨ ਕਰਨਾ ਹੈ, ਇਹ ਕਹਿੰਦੇ ਖੇਤੀ ਉੱਪਰ ਰਖਵਾਲਾ ਹੈ ਰਾਖੀ ਕਰਨੀ ਹੈ, ਕਿਉਂਕਿ ਜਿਹੜਾ ਸਾਦਾ ਜਿਹਾ ਲਿਬਾਸ ਇਹਦੇ ਨਾਲ ਕਿਸੇ ਨੂੰ ਕੋਈ ਪਤਾ ਨਹੀਂ ਚੱਲਦਾ ਵੀ ਕਿੰਨਾ ਕੁ ਮਹਾਨ ਹੈ, ਜੇ ਉਹ ਬੰਠਣ ਕੇ ਜੇ ਰਹੂਗਾ ਤਾਂ ਫਿਰ ਪਤਾ ਚੱਲ ਜਾਂਦਾ ਹੈ ਵੀ ਇਹ ਕੋਈ ਮਾਇਆਧਾਰੀ ਜਿਹਾ ਬੰਦਾ ਹੈ। ਕੱਪੜੇ ਜੇ ਉਹੋ ਜਿਹੇ ਪਾਏ ਹੋਣ ਤਾਂ ਕਿਸੇ ਨੂੰ ਕੀ ਪਤਾ ਵੀ ਇਹ ਕਰੋੜਾਂ ਦਾ ਮਾਲਿਕ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਉੱਪਰਲਾ ਲਿਬਾਸ ਜਾਂ ਬਹੁਤ ਸਾਦਾ ਜਿਹਾ ਰੱਖਣਾ, ਗਰੀਬਾਂ ਵਾਲਾ ਰੱਖਣਾ ਨਾ, ਇਹ ਕਹਿੰਦੇ ਜਿਵੇਂ ਉਹ ਖੇਤੀ ਉੱਪਰ ਰਖਵਾਲਾ ਬਿਠਾ ਦੇਈਦਾ, ਰਾਖੀ ਕਰਨ ਵਾਲਾ ਬਿਠਾ ਦੇ, ਇਸ ਤਰ੍ਹਾਂ ਰਖਵਾਲਾ ਹੈ ਰਾਖੀ ਕਰਨ ਵਾਲਾ ਹੈ। ਭਾਉ ਕਰਮ ਕਰ ਜਮਸੀ, ਜਿਹੜਾ ਇਸ ਤਰ੍ਹਾਂ ਪ੍ਰੇਮ ਭਾਉ ਵਾਲਾ ਕਰਮ ਕਰਨਾ ਹੈ, ਪ੍ਰੇਮ ਨਾਲ ਕਮਾਈ ਕਰਨੀ ਹੈ, ਇਹ ਖੇਤੀ ਦਾ ਸੰਘਣਾ ਜੰਮਣਾ ਹੈ। ਸੇ ਘਰ ਭਾਗਠ ਦੇਖ, ਇਸ ਤਰ੍ਹਾਂ ਪ੍ਰੇਮ ਨਾਲ ਕਮਾਈ ਕਰਦੇ ਆ ਫਿਰ ਸੁਗਣਾਂ ਦੀ ਖੇਤੀ ਸੰਘਣੀ ਹੋਵੇ, ਬਹੁਤ ਗੁਣ ਪੈਦਾ ਹੋ ਜਾਂਦੇ, ਫਿਰ ਉਹ ਜਿਹੜੇ ਹਿਰਦੇ ਰੂਪੀ ਘਰ ਹੈ ਕਹਿੰਦੇ ਦੇਖ ਲਓ ਭਾਗਾਂ ਵਾਲੇ ਹੁੰਦੇ, ਉਹਨਾਂ ਕੋਲ ਫਿਰ ਉਹਨਾਂ ਦਾ ਹਿਰਦਾ ਭਾਗਾਂ ਵਾਲਾ ਭਾਵ ਬੜੇ ਸ਼ਾਹੂਕਾਰ ਹੁੰਦੇ, ਬ੍ਰਹਮ ਗਿਆਨੀ ਤਤਵੇਤੇ ਰੂਪ। ਬਾਬਾ ਮਾਇਆ ਸਾਥ ਨ ਹੋਏ, ਇਹ ਬਾਬਾ ਕੀ ਹੈ ਭਾਈ ਜੀ ਜਿਹੜੀ ਮਾਇਆ ਹੈ ਆ ਬਾਹਰਲੀ, ਇਹ ਤਾਂ ਸਾਥ ਨਹੀਂ ਹੁੰਦੀ ਮਨੁੱਖ ਦੇ ਨਾਲ ਮਰਨ ਸਮੇਂ। ਇਨ ਮਾਇਆ ਜਗ ਮੋਹਿਆ, ਇਸ ਮਾਇਆ ਨੇ ਸੰਸਾਰ ਨੂੰ ਮੋਹਿਆ ਹੋਇਆ, ਮੂਰਛ ਕੀਤਾ ਹੋਇਆ ਹੈ। ਵਿਰਲਾ ਬੂਝੈ ਕੋਈ, ਕੋਈ ਜਿਹੜਾ ਅਧਿਕਾਰੀ ਹੈ ਗੁਰਮੁਖ ਹੈ ਉਹ ਸਮਝਦਾ ਹੈ, ਨਹੀਂ ਤਾਂ ਸਭ ਮਾਇਆ ਨੇ ਮੂਰਛਿਤ ਕਰ ਛੱਡੇ, ਬੇਹੋਸ਼ ਕੀਤੇ ਪਏ ਹੈ, ਕੋਈ ਸਮਝ ਨਹੀਂ ਹੈ। ਰਹਾ ਦਵਈਆ ਛੰਦ ਪੁਨ ਲਾਲੂ ਬੋਲਿਓ ਮੁਖ ਵਚਨਾ, ਜਦੋਂ ਇਸ ਤਰ੍ਹਾਂ ਲਾਏ ਬੁਲਾਰ ਨੂੰ ਮਹਾਰਾਜ ਨੇ ਕਿਹਾ ਵੀ ਆਹ ਖੇਤੀ ਕਰਨੀ ਚਾਹੀਦੀ, ਅਸੀਂ ਕਰਦੇ ਹਾਂ ਤੂੰ ਵੀ ਕਰ, ਫਿਰ ਉਹ ਤਾਂ ਚੁੱਪ ਹੋ ਗਿਆ। ਮਹਾਰਾਜ ਦਾ ਜਿਹੜਾ ਚਾਚਾ ਲਾਲੂ ਸੀ ਉਹ ਮੁਖੋਂ ਬਚਨ ਬੋਲਿਆ ਹੈ, ਤਲਵੰਡੀ ਹਟ ਕਰੀਏ ਮਹਾਰਾਜ, ਤੁਸੀਂ ਚਲੋ ਖੇਤੀ ਨਹੀਂ ਨਾ ਕਰਨੀ ਹੈ, ਹੇ ਉੱਥੇ ਸੁਲਤਾਨਪੁਰ ਤੁਸੀਂ ਹੱਟੀ ਕਰਦੇ ਮੋਦੀ ਖਾਨਾ ਕਰਦੇ ਸੀ, ਇੱਥੇ ਆਪਣੇ ਜਨਮ ਨਗਰ ਤਲਵੰਡੀ ਵਿੱਚ ਹੀ ਹੱਟ ਦੁਕਾਨ ਕਰ ਲਈਏ। ਰਹੋ ਸਦਨ ਨਿਜ ਬਨ ਜਾਹੋ ਬਨ ਜਾ, ਆਪਣੇ ਘਰੇ ਰਿਹਾ ਕਰੋ ਮੋਜ ਨਾਲ, ਸ਼ਾਮ ਨੂੰ ਆ ਕੇ ਅਤੇ ਦਿੰਦੇ ਸਮੇਂ ਤੁਸੀਂ ਮਹਾਰਾਜ ਹੱਟ 'ਤੇ ਬਹਿ ਕੇ ਜਿਹੜਾ ਕੋਈ ਸੌਦਾ ਹੈ ਉਹ ਬਣਜ ਲਿਓ, ਬਣਜਾਰਿਆਂ ਰਾਹੀਂ ਖਰੀਦ ਲਿਆ ਕਰੋ ਅਤੇ ਵੇਚ ਦਿਆ ਕਰੋ ਲੋਕਾਂ ਨੂੰ। ਮਮ ਬਚ ਉਰ ਮਹਿ ਧਰੀਏ, ਮੇਰੇ ਬਚਨਾਂ ਨੂੰ ਹੇ ਗੁਰੂ ਨਾਨਕ ਸਾਹਿਬ ਜੀ ਹਿਰਦੇ ਵਿੱਚ ਧਾਰ ਲਗੇ, ਇੱਥੇ ਦੁਕਾਨ ਕਰ ਲਓ, ਬਣਜਾਰਿਆਂ ਰਾਹੀਂ ਸੌਦਾ ਲੈ ਲਿਆ ਕਰੋ ਤੇ ਲੋਕਾਂ ਨੂੰ ਇਸ ਤਰ੍ਹਾਂ ਵੇਚ ਦਿਆ ਕਰੋ। ਤੁਝ ਪਸ਼ਚਾਤ ਕਰਤ ਨਿਤ ਰੋਦਨ, ਜਦੋਂ ਤੁਸੀਂ ਮਾਰਾ ਕਿਤੇ ਦੂਰ ਚਲੇ ਜਾਂਦੇ ਹੋ ਤੁਹਾਨੂੰ ਬਾਅਦ ਵਿੱਚ ਰੋਣਾ ਕਰਦੀ ਹੈ ਹਮੇਸ਼ਾ। ਹੇ ਰਹ ਜਨਨੀ ਘਾ ਤੇ, ਇਸ ਕਰਕੇ ਆਪਣੀ ਮਾਂ ਦੀ ਵੱਲ ਤਾਂ ਦੇਖੋ ਮਾਰਾ, ਤੁਸੀਂ ਜੇ ਸਾਡੇ ਵੱਲ ਨਹੀਂ ਦੇਖਣਾ ਜਦੋਂ ਇੱਥੇ ਹੀ ਚਲੇ ਜਾਂਦੇ ਫਿਰ ਬਹੁਤ ਰੋਂਦੀ ਪਿੱਟਦੀ ਹੈ। ਸੁਣ ਦੂਸਰ ਪਦ ਸ੍ਰੀ ਮੁਖ ਭਾਖ, ਆਪਣੇ ਚਾਚੇ ਤੋਂ ਸੁਣ ਕੇ ਫਿਰ ਸ਼ਬਦ ਦਾ ਜਿਹੜਾ ਦੂਸਰਾ ਪਦ ਹੈ ਗੁਰੂ ਮਹਾਰਾਜ ਜੀ ਨੇ ਮੁਖੋਂ ਕਿਹਾ, ਸ਼ੁਭ ਗਤ ਪ੍ਰਾਪਤ ਜਾਂ ਤੇ, ਸ਼ਬਦ ਨੂੰ ਉਪਦੇਸ਼ ਨੂੰ ਸੁਣ ਕਰਕੇ ਜਿਹੜੀ ਸੋ ਗਤੀ ਹੈ ਸੋਹਰੀ ਅਵਸਥਾ ਚੰਗੀ ਅਵਸਥਾ ਪ੍ਰਾਪਤ ਹੁੰਦੀ ਹੈ। ਹਾਣ ਹੱਟ ਕਰ ਆਰ ਜਾ, ਕਹਿੰਦੇ ਚਾਚਾ ਜੀ ਜਿਹੜਾ ਉਮਰ ਨੂੰ ਨਾਸ ਹੁੰਦੇ ਸਮਝਣਾ ਹੈ, ਹਾਣ ਆਰ ਜਾ, ਜਿਹੜੀ ਉਮਰ ਨੂੰ ਨਾਸ ਹੁੰਦੇ ਸਮਝਣਾ ਵੀ ਨਾਸ ਹੁੰਦੀ ਜਾਂਦੀ ਹੈ ਦਿਨੋ ਦਿਨ। ਇਹ ਕਹਿੰਦੇ ਦੁਕਾਨ ਹੈ ਹੱਟ ਕਰਨੀ ਹੈ, ਸੱਚ ਨਾਮ ਕਰ ਵੱਥ, ਜਿਹੜਾ ਸੱਚਾ ਨਾਮ ਹੈ ਇਹ ਉਮਰ ਦੇ ਵਿੱਚ ਇਹ ਦੁਕਾਨ ਦੇ ਵਿੱਚ ਕਹਿੰਦੇ ਵਸਤੂ ਪਾਉਣੀ ਹੈ, ਸੱਚੇ ਨਾਮ ਰੂਪੀ ਵਸਤੂ ਦਾ ਪਾਉਣਾ ਹੈ ਉਮਰ ਰੂਪੀ ਦੁਕਾਨ ਦੇ ਵਿੱਚ। ਸੁਰਤ ਸੋਚ ਕਰ ਭਾਂਡ ਸਾਲ, ਹਾਂ ਜਿਵੇਂ ਦੁਕਾਨ ਦੇ ਵਿੱਚ ਜਿਹਨਾਂ ਵਿੱਚ ਵਸਤੂਆਂ ਜਿਹੀਆਂ ਪਾਈਆਂ ਹੁੰਦੀਆਂ, ਭਾਂਡੇ ਜਾਂਦੇ ਆ ਪੀਪੀਆਂ ਜਿਹੀਆਂ ਹੁੰਦੀਆਂ ਹਨ ਅਤੇ ਜਿਹਦੇ 'ਤੇ ਉਹ ਰੱਖੀਆਂ ਹੁੰਦੀਆਂ ਨਾ ਪੀਪੀਆਂ ਜਿਹੀਆਂ ਭਾਂਡਿਆਂ ਸਜੋ ਸਮਾਨ ਵਾਲੀਆਂ ਨੂੰ ਭਾਂਡ ਸਾਲ ਕਹਿੰਦੇ ਆ। ਉਹ ਟਾਟ ਜਿਹੀ ਹੁੰਦੀ, ਪੜਛੱਤੀ ਜਿਹੀ ਬਣਾਈ ਹੁੰਦੀ ਹੈ। ਮਹਾਰਾਜ ਕਹਿੰਦੇ ਸੁਰਤ ਸੋਚ ਕਰ ਭਾਂਡ ਸਾਲ, ਜਿਹੜੀ ਵਾਹਿਗੁਰੂ ਦੀ ਸੁਰਤ ਕੀ ਹੈ ਉਹਦੇ ਵਿੱਚ ਸੁਰਤ ਜੋੜਨੀ ਹੈ, ਉਹਦੀ ਗਿਆਤ ਉਹਦੀ ਸਮਝ ਕਰਨੀ ਹੈ। ਇਹ ਭਾਂਡ ਕੀ ਹੈ, ਭਾਂਡੇ ਹੈ ਇਹ, ਵਸਤੂ ਪਾਉਣ ਵਾਲੇ ਪੀਪੇ ਪੀਪੀਆਂ ਜਿਹੀਆਂ ਜਿਹੜੀ ਉਹਦੇ ਵਿੱਚ ਸੁਰਤ ਜੋੜਨੀ ਹੈ ਜਾਂ ਉਹਦੀ ਸੁਰਤ ਕੀ ਹੈ, ਸੁਰਤ ਕਰਨੀ ਹੈ, ਉਹਦੀ ਸਮਝ ਕਰਨੀ, ਗਿਆਤ ਕਰਨੀ ਹੈ। ਇਹ ਭਾਂਡੇ ਹੈ ਸੌਦੇ ਵਾਲੇ, ਅਤੇ ਸੋਚ ਕਰ ਭਾਂਡ ਸਾਲ, ਜਿਹੜੀ ਹੈ ਸੋਚ ਪਵਿੱਤਰਤਾ ਹੀ ਰੱਖਣੀ, ਸਫਾਈ ਰੱਖਣੀ ਹੈ ਮਨ ਤਨ ਦੀ। ਇਹ ਭਾਂਡ ਸਾਲ ਭਾਂਡਿਆਂ ਵਾਲੀ ਜਗ੍ਹਾ, ਉਹ ਜਿੱਥੇ ਭਾਂਡੇ ਜੇ ਰੱਖੇ ਉਹ ਪੜਛੱਤੀ ਹੁੰਦੀ, ਉਹ ਟਾਂਟ ਜੀ ਹੁੰਦੀ ਹੈ। ਕਹਿੰਦੇ ਇਹ ਟਾਂਟ ਹੈ ਜਿਹੜੀ ਪਵਿੱਤਰਤਾ ਹੀ ਰੱਖਣੀ ਹੈ, ਇਹ ਭਾਂਡੇ ਰੱਖਣ ਵਾਲੀ ਪਰਛੱਤੀ ਹੈ। ਤਿਸ ਵਿੱਚ ਤਿਸ ਨੂੰ ਰੱਖ, ਕਹਿੰਦੇ ਤਿਸ ਵਿੱਚ ਉਸ ਦੇ ਵਿੱਚ ਭਾਵੇਂ ਸੁਰਤ ਦੇ ਵਿੱਚ ਜਿਹੜੀ ਇਹ ਨਾਮ ਰੂਪੀ ਵਸਤੂ ਉਹਨੂੰ ਚੰਗੀ ਤਰ੍ਹਾਂ ਰੱਖੀਏ ਸੁਰਤ ਵਿੱਚ। ਵਣਜਾਰਿਆ ਸੋ ਵਣਜ ਕਰ, ਸਾਧੂ ਸੰਤ ਇਹ ਵਣਜਾਰੇ ਇਹਨਾਂ ਨਾਲ ਮਿਲ ਕੇ ਕਹਿੰਦੇ ਬਣਜ ਕਰੀਏ, ਨਾਮ ਦਾ ਵਿਚਾਰ ਜਪਣ ਜਪਾਉਣ ਰੂਪ ਬਣਜ ਕਰੀਏ। ਲੈ ਲਾਹਾ ਮਨ ਹੱਸ, ਇਸ ਤਰ੍ਹਾਂ ਕਹਿੰਦੇ ਪ੍ਰਲੋਕ ਦਾ ਇੱਥੋਂ ਦਾ ਲਾਹਾ ਲਈਏ, ਫਿਰ ਮਨ ਬੜਾ ਹੱਸ ਕੀਏ, ਖੁਸ਼ ਹੋਵੇਗਾ ਪ੍ਰਸੰਨ ਰਹੇਗਾ। ਕੁੰਡਲੀਆ ਛੰਦ ਤਬ ਲਾਲੂ ਕਹਿਵਾਇਓ, ਉਸ ਵੇਲੇ ਲਾਲੂ ਜੀ ਨੇ ਫਿਰ ਅਬ ਤਾਂ ਕੁਝ ਨਹੀਂ ਕਿਹਾ, ਕਹਾਇਆ ਹੈ ਰਾਏ ਬੁਲਾਰੂ ਪਾਸ, ਰਾਏ ਬੁਲਾਰੂ ਦੇ ਪਾਸੋਂ ਕਹਿਵਾਇਆ ਚਾਚਾ ਲਾਲੂ ਜੀ ਨੇ, ਨਾਨਕ ਜੇ ਮਨ ਫਿਰਨ ਪਰ, ਹੇ ਰਾਏ ਬੁਲਾਰ ਜੀ ਭਲਾ ਜੇ ਗੁਰੂ ਨਾਨਕ ਸਾਹਿਬ ਜੀ ਦਾ ਮਨ ਵੀ ਫਿਰਨ ਉੱਪਰ ਵੀ, ਅਸੀਂ ਤਾਂ ਫਿਰਦੇ ਤੁਰਦੇ ਰਹਿਣਾ, ਕਿਤੇ ਬੈਠਣਾ ਟਿਟਕਣਾ ਨਹੀਂ। ਘਰ ਤੇ ਭਇਓ ਉਦਾਸ, ਘਰ ਵੱਲੋਂ ਅਪਰਾਮ ਹੋ ਗਏ ਵੀ ਘਰੇ ਨਹੀਂ ਬੈਠਣਾ, ਫਿਰਨਾ ਤੁਰਨਾ ਹਰ ਪਾਸੇ। ਘਰ ਤੇ ਭਇਓ ਉਦਾਸ। ਹੇਮ ਰਾਏ ਬੁਲਾਰ ਜੀ, ਜੇ ਇਹਨਾਂ ਦਾ ਮਨ ਕਰਬਲੋਂ ਭਰਮ ਹੋ ਗਿਆ ਹੈ, ਮੁੱਲ ਲੀਜੈ ਕਿੰਕਨਾ, ਇਹਨਾਂ ਨੂੰ ਕਹੋ ਵੀ ਤੁਸੀਂ ਮਹਾਰਾਜ ਮੁੱਲ ਲੈ ਕੇ ਘੋੜੇ ਖਰੀਦ ਲਓ। ਕਰੀਏ ਕਿਨਕੋ ਵਣਜ, ਇਹਨਾਂ ਦਾ ਵਣਜ ਕਰ ਲੈ, ਇਹਨਾਂ ਨੂੰ ਅੱਗੇ ਬੀਜ ਦਿਓ ਪਾਲ ਪੋਸ ਕੇ। ਫਿਰ ਉਹ ਦੇਸ਼ਨ ਜਹ ਜਾਨ, ਜਿੱਥੇ ਵੀ ਚੀਜ਼ ਚੰਗਾ ਜਾਣਦੇ ਉੱਥੇ ਦੇਸਾਂ ਵਿੱਚ ਵੀ ਫਿਰਦੇ ਰਹੋ। ਇੱਕ ਥਾਂ ਤੋਂ ਖਰੀਦੋ ਸਸਤੇ, ਦੂਜੇ ਥਾਂ ਤੇ ਖਰੀਦ ਕੇ ਮਹਿੰਗੇ ਵੇਚਦੇ ਹੋ। ਤਵ ਜਨਨੀ ਧੀਰਜ ਧਰੈ, ਹੇ ਰਾਏ ਬੁਲਾਰ ਜੀ, ਜਦੋਂ ਇਸ ਤਰ੍ਹਾਂ ਇਹ ਘੋੜੇ ਵੇਚਣਗੇ ਖਰੀਦਣਗੇ, ਤਦੋਂ ਮਾਂ ਬਾਹਰ ਗਿਆ ਨੂੰ ਜਾਣ ਕੇ ਮਨ ਵਿੱਚ ਇਸ ਤਰ੍ਹਾਂ ਜਾਣੇਗੀ, ਧੀਰਜ ਧਾਰੇਗੀ, ਸੁਤ ਆਵੈ ਫਿਰ ਮੇਰਾ ਪੁੱਤਰ ਘੋੜੇ ਵੇਚ ਕੇ ਲਾਭ ਲੈ ਕੇ ਮੁੜ ਕੇ ਘਰੇ ਆਵੇਗਾ ਮਾਇਆ ਧਾਰੀ ਬਣ ਕੇ। ਸੁਣ ਸਰੋਨਨ ਸ੍ਰੀ ਮੁਖ ਭਾਣੈ, ਇਸ ਤਰ੍ਹਾਂ ਚਾਚੇ ਲਾਲੂ ਤੋਂ ਜਦੋਂ ਰਾਏ ਬੁਲਾਰ ਜੀ ਨੂੰ ਕਹਿ ਰਹੇ ਵੀ ਤਿਉਂ ਇਹਨੂੰ ਕਹੋ ਵੀ ਘੋੜੇ ਖਰੀਦ ਲਿਆ ਕਰਨ, ਵੇਚ ਲਿਆ ਕਰਨ, ਸੁਦਾਗਰੀ ਕਰ ਲਿਆ ਕਰਨ। ਫਿਰ ਮਹਾਰਾਜ ਨੇ ਸੁਣ ਕੇ ਇਸ ਤਰ੍ਹਾਂ ਮੁੱਖੋਂ ਕਿਹਾ। ਤ੍ਰਿਤੀਆ ਪਦ ਅਵਰਾਮ, ਇਹ ਸ਼ਬਦ ਦਾ ਤੀਸਰਾ ਜਿਹੜਾ ਪਦ ਹੈ ਉਹ ਤੀਸਰੀ ਪੌੜੀ ਹੈ, ਬਹੁਤ ਸੁੰਦਰ ਹੀ। ਸੁਣ ਸਾਸਤ ਸੌ ਦਾਗਰੀ, ਮਹਾਰਾਜ ਕਹਿੰਦੇ ਵੀ ਜਿਹੜਾ ਸੱਤ ਸ਼ਾਸਤਰਾਂ ਦਾ ਸੁਣਨਾ ਹੈ ਜਾਂ ਇਹ ਜਿਹੜੇ ਕੋਈ ਧਾਰਮਿਕ ਪੁਸਤਕ, ਇਹਨਾਂ ਦਾ ਜਿਹੜਾ ਸ਼ਰਧਾ ਵਿਸ਼ਵਾਸ ਕਿੰਨਾ ਰਾਹੀਂ ਸੁਣਨਾ ਹੈ, ਇਹ ਸੌਦਾਗਰੀ ਕਰਨੀ ਹੈ। ਸੱਤ ਘੋੜੇ ਲੈ ਚੱਲ, ਜਿਹੜੇ ਸਤ ਸੰਤੋਖ ਆਦਿਕ ਹੈ ਘੋੜੇ, ਇਹਨੂੰ ਲੈ ਕੇ ਚੱਲਣਾ ਹੈ। ਖਰਚ ਬੰਨ ਚੰਗਿਆਈ, ਜਿਹੜਾ ਚੰਗਿਆਈਆਂ ਕਰਨੀਆਂ, ਨੇਕੀਆਂ ਭਲਾਈਆਂ ਕਰਨੀਆਂ ਹਨ, ਇਹ ਕੋਲ ਕਹਿੰਦੇ ਖਰਚ ਬੰਨਣਾ, ਖਰਚ ਕੋਲ ਰੱਖਣਾ ਹੈ। ਮਤ ਮਨ ਜਾਣੇ ਕੱਲ, ਹਾਂ ਮਤ ਮਨ ਵੀ ਜਾਣੇ ਵੀ ਚਲੋ ਕੱਲ ਨੂੰ ਬੰਨ ਲਵਾਂਗੇ, ਕੱਲ ਨੂੰ ਕਾਲ ਦਾ ਹੈ, ਉਹ ਅੱਜ ਹੀ ਇਹ ਕੁਝ ਕਰਨਾ ਚਾਹੀਏ, ਚੰਗਿਆਈਆਂ ਨੇ ਭੁਲਾਈਆਂ ਰੂਪ ਜਿਹੜਾ ਖਰਚ ਅੱਜ ਹੀ ਬਣ ਲਈਏ। ਨਿਰੰਕਾਰ ਕਾ ਦੇਸ਼ ਜਾ, ਇਸ ਤਰ੍ਹਾਂ ਜਿਹੜਾ ਨਿਰੰਕਾਰ ਦਾ ਦੇਸ਼ ਆ, ਸਾਰ ਸੰਗਤ ਆ, ਉੱਥੇ ਜਾ ਕੇ ਤਾ ਸੁਖ ਲਹ ਹੈ ਮਹੱਲ, ਵਾਹਿਗੁਰੂ ਦਾ ਜਿਹੜਾ ਸਰੂਪ ਰੂਪੀ, ਸਰੂਪ ਦੀ ਪ੍ਰਾਪਤੀ ਰੂਪੀ ਮਹੱਲਾ ਸੁਖ ਹੈ, ਇਹ ਲੈਣਾ ਕਰੇਗਾ। ਜਗਿਆਸੂ ਗੁਰਮੁਖ, ਦੁਹਰਾ ਕਹੇ ਨਿਰਵਿਤ ਕੇ ਬਚਨ ਜੇ, ਜਿਹੜੇ ਵੀ ਨਿਵਿਰਤੀ ਦੇ ਬਚਨ ਹੈ ਭਾਵ ਵੈਰਾਗਮਈ ਬਚਨ ਆ, ਉਸ ਸਤਿਗੁਰਾਂ ਨੇ ਕਹੇ, ਨਾ ਸਮਝਤ ਮਨ ਮਾਹੇ, ਅਰੇ ਨਾ ਚਾਚਾ ਨਾ ਕਾਲੂ ਮਨ ਵਿੱਚ ਸਮਝਦੇ ਨਹੀਂ ਹਨ, ਬਹੁਰ ਬਹੁਰ ਪ੍ਰਬਿਰਤ ਕੇ, ਬਾਰ ਬਾਰ ਕਹਿੰਦੇ ਜਿਹੜੇ ਪ੍ਰਬਿਰਤੀ ਦੇ ਫਲਾਅ ਵਾਲੇ, ਜਿਵੇਂ ਗ੍ਰਿਸ਼ਤੀ ਕਰਦੇ ਹੁੰਦੇ ਆ, ਫਲਾਅ ਜਾਵੇ ਬਹੁਤ ਤਕੜਾ ਹੋਵੇ, ਖੇਤੀ ਦਾ ਧੰਦਾ ਬਹੁਤ ਸੁਦਾਗਰੀ ਜਾਂ ਬਹੁਤ ਵੱਡੀ ਦੁਕਾਨ ਚੱਲਦੀ ਹੋਵੇ, ਵਾਰ ਵਾਰ ਕਹਿੰਦੇ ਫਲਾ ਦੇ ਪ੍ਰਵਿਰਤੀ ਦੇ ਬਚਨ ਕਹਿ ਰਹੇ ਹੈ। ਕਮਲ ਬਦਨ ਸੋ ਪ੍ਰਾਹੇ, ਹਾਂ ਕਮਲ ਵਰਗੇ ਜਿਹੜੇ ਮੁੱਖ ਹੈ ਸਤਿਗੁਰੂ ਜੀ ਦਾ, ਉਹਨਾਂ ਦੇ ਸਾਥ ਕਹਿੰਦੇ ਹਨ ਵੀ ਤੁਸੀਂ ਜ਼ਰੂਰ ਕੋਈ ਨਾ ਕੋਈ ਪਸਾਰਾ ਕਰੋ, ਜਾਂ ਘੋੜੇ ਵੇਚ ਕੇ ਲਾਭ ਲਿਆ ਜਾਂ ਖੇਤੀ ਕਰਕੇ। ਦਵਾਈਆ ਛੰਦ ਸੁਣ ਕਾਲੂ ਪੁੰਨ ਬਚਨ ਬਖਾਨੇ, ਉਹ ਸਵੇਰੇ ਕਾਲੂ ਜੀ ਨੇ ਸੁਣ ਕੇ ਫਿਰ ਬਚਨ ਕਹੇ ਹਨ। ਜੋ ਤੁਮ ਇਹ ਨਹ ਕਰਨਾ, ਗੁਰੂ ਨਾਨਕ ਸਾਹਿਬ ਮੇਰੇ ਸੁਪੁੱਤਰ, ਜੇ ਤੁਸੀਂ ਇਹ ਨੀ ਨਾ ਕਰਨਾ, ਨਾ ਖੇਤੀ ਕਰਨੀ ਹੈ, ਨਾ ਦੁਕਾਨ ਕਰਨੀ, ਨਾ ਸੁਦਾਗਰ ਬਣਨਾ ਹੈ। ਕਰ ਹੋ ਚਾਕਰੀ ਭੂਪਤ ਕਹਿ ਕੀ, ਫਿਰ ਮਹਾਰਾ ਇੱਕ ਗੱਲ ਮੈਂ ਹੋਰ ਕਹਿੰਦਾ, ਕਿਸੇ ਰਾਜੇ ਦੀ ਤੁਸੀਂ ਜਾ ਕੇ ਨੌਕਰੀ ਕਰ ਲਓ, ਉਹ ਰਾਜੇ ਦੇ ਕੋਲ ਜਾ ਕੇ ਭਰਤੀ ਹੋ ਜਾਓ, ਫੌਜੀ ਬਣ ਜਾਓ। ਹੋ ਵਹ ਚਾਕਰ ਵਰਨਾ, ਇਸ ਤਰ੍ਹਾਂ ਕਹਿੰਦੇ ਸ੍ਰੇਸ਼ਟ ਉਹਦੇ ਚੌਕਰ ਬਣ ਜਾਓ, ਨੌਕਰ ਬਣ ਜਾਓ, ਭਰਤੀ ਹੋ ਜਾਓ। ਮੁਝ ਬਚ ਮਾਨ ਕਰੋ ਇਹ ਕਾਜਾ, ਮੇਰਾ ਪਿਓ ਦਾ ਬਚਨ ਮੰਨ ਕੇ ਇਹ ਕੰਮ ਤਾਂ ਤੁਸੀਂ ਜ਼ਰੂਰੀ ਕਰੋ, ਭਰਤੀ ਹੋ ਜਾਓ, ਨੌਕਰ ਬਣ ਜਾਓ। ਤਜ ਹੋ ਫਕੀਰੀ ਬੇਸਾ, ਜਿਹੜਾ ਉੱਪਰ ਫਕੀਰਾਂ ਵਾਲਾ ਲਿਵਾਜ ਆ, ਪਾਏ ਨੂੰ ਛੱਡ ਦਿਓ, ਲਾ ਕੇ ਪਰੇ ਸੁੱਟੋ। ਸੁਣ ਕਰ ਚਤੁਰਥ ਪਦ ਕੋ ਬਦਤੰ, ਗੁਰੂ ਮਹਾਰਾਜ ਸੁਣ ਕੇ ਕਾਲੂ ਜੀ ਪਿਤਾ ਤੋਂ ਜਿਹੜਾ ਇਸ ਸ਼ਬਦ ਦਾ ਚੌਥਾ ਪਦ, ਚੌਥੀ ਪੌੜੀ ਹੈ, ਉਹ ਕਹਿਣ ਲੱਗੇ ਉਚਾਰਨ ਲੱਗੇ ਸ੍ਰੀ ਨਾਨਕ ਜਗਤੇ ਸ਼ਾਹ, ਗੁਰੂ ਨਾਨਕ ਸਾਹਿਬ ਸੰਸਾਰ ਦੇ ਮਾਲਕ ਹੈ, ਲਾਏ ਚਿੱਤ ਕਰ ਚੱਕਰੀ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦੇ ਤਰਫ ਚਿੱਤ ਲਾਉਣਾ ਹੈ ਨਾ, ਚਿੱਤ ਲਾ ਕੇ ਰੱਖਣਾ ਹੈ, ਇਹ ਅਸਲੀ ਨੌਕਰੀ ਹੈ। ਮਨ ਨਾਮ ਕਰ ਕੰਮ, ਜਿਹੜਾ ਗੁਰੂ ਦੁਆਰਾ ਉਪਦੇਸ਼ ਸੁਣ ਕੇ ਨਾਮ ਦਾ ਮੰਨਣ ਕਰਨਾ ਹੈ, ਇਹ ਨੌਕਰ ਵਰਗੇ ਕੰਮ ਕਰਨਾ, ਨੌਕਰੀ ਕਰਨੀ। ਬਨ ਵਧੀਆ ਕਰ ਧਾਵਣੀ, ਇਸੇ ਤਰ੍ਹਾਂ ਜਿਹੜਾ ਮਨ ਨੂੰ ਕਹਿੰਦੇ ਬੁਰਾਈਆਂ ਵੱਲੋਂ ਬੰਨ੍ਹ ਕੇ ਰੱਖਣਾ, ਰੋਕ ਕੇ ਰੱਖਣਾ, ਇਹ ਜਿਵੇਂ ਕਹਿੰਦੇ ਉਹ ਫੌਜੀ ਧਾਵਾ ਕਰਦਾ ਹੱਲਾ ਬੋਲਦਾ, ਧੌਣੀ ਕਰਨੀ ਹੈ। ਤਾਂ ਕੋ ਆਖੇ ਬਨ ਧਨ, ਫਿਰ ਕਹਿੰਦੇ ਉਸ ਨੌਕਰ ਕਰਨ ਵਾਲੇ ਨੂੰ ਕੋਈ ਧੰਤਾ ਜੋ ਆਖਦਾ ਹੈ ਪਾਤਸ਼ਾਹ ਪਰਮੇਸ਼ਰ। ਨਾਨਕ ਵੇਖੈ ਨਦਰ ਕਰ, ਕਹਿੰਦੇ ਫਿਰ ਜਿਹੜਾ ਮਾਲਕ ਪਰਮੇਸ਼ਰ ਮੇਰ ਦੀ ਨਿਗਾਹ ਨਾਲ ਵੇਖਦਾ ਉਸ ਫੌਜੀ ਵਾਲੀ ਨੌਕਰ ਵੱਲ ਨੀ, ਚੜਾ ਚਵਗਨ ਵਨ, ਜਿਹੜਾ ਕਹਿੰਦੇ ਚੌਗਣਾ ਤੁਰਿਆ ਪਦਾ ਬਨ ਕੀ ਰੰਗ ਹੈ, ਉਹ ਚੜ ਜਾਂਦਾ ਹੈ, ਇਸ ਤਰ੍ਹਾਂ ਮਹਾਨ ਪ੍ਰਾਪਤੀ ਕਰ ਲੈਂਦਾ, ਅਵਸਰ ਬਣ ਜਾਂਦਾ ਬ੍ਰਹਮ ਗਿਆਨੀ ਤਤਵੇਤਾ ਰੂਪ। ਸਵਈਆ ਸ੍ਰੋਣ ਸੁਨੇ ਇਵ ਤੂਸ਼ਨ ਕੀਨ, ਇਸ ਤਰ੍ਹਾਂ ਕੰਨਾਂ ਵੇ ਸੁਣ ਕੇ ਪਿਤਾ ਕਾਲੂ ਜੀ ਨੇ ਲਾਲੂ ਜੀ ਨੇ ਸਭ ਨੇ ਚੁੱਪ ਕਰ ਲਈ। ਅਧੀਨ ਭਏ ਜਨਨੀ ਜਨਕੰਸੋ, ਉਹ ਜਿਹੜੇ ਮਹਾਰਾਜ ਦੇ ਮਾਂ ਪਿਓ ਹੈ ਬਹੁਤ ਅਧੀਨਤਾ ਸਹਿਤ ਹੋਏ ਹਨ, ਦੁਖੀ ਔਖੇ ਜੇ ਹੋਏ ਹਨ। ਕੌਣ ਉਪਾਏ ਨਿਕੇਤ ਰਹੇ, ਆਪੋ ਵਿੱਚ ਹੀ ਸੁਣਦਾ ਕਿਹੜਾ ਉਪਰਾਲਾ ਕਰੀਏ ਜਿਸ ਕਰਕੇ ਸਾਡਾ ਪੁੱਤਰ ਘਰ ਦੇ ਵਿੱਚ ਰਹੇ ਹੋਵੇ। ਬਿਰਹਾ ਤੁਰ ਹੋਵੇ ਵਿਚਾਰ ਕਰੰਸੋ, ਬਿਰਹਾ ਤੁਰ ਹੋਏ ਵਿਚਾਰ ਕਰੰਸੋ, ਕਰੰਸੋ ਕਰੰ ਉਰੰਸੋ, ਉਰੰਸੋ ਕਹਿੰਦੇ ਇਸ ਤਰ੍ਹਾਂ ਵਿਆਕਲ ਵਿਛੋੜੇ ਨਾਲ ਵਿਆਕਲ ਹੋ ਰਹੇ ਹੈ ਹਿਰਦੇ ਵਿੱਚੋਂ, ਮਾਂ ਪਿਓ ਵਿਚਾਰਾਂ ਜੀਆਂ ਕਰਦੇ ਵੀ ਹੁਣ ਕੀ ਕਰੀਏ। ਏਕ ਤਨੂਜਿਓ ਹੋਵੇ ਫਕੀਰ, ਕਿਉਂਕਿ ਇੱਕੋ ਇੱਕ ਸਾਡਾ ਪੁੱਤਰ ਹੈ ਉਹ ਫਕੀਰ ਹੋਇਆ ਪਿਆ ਹੈ। ਵਿਦੇਸ਼ ਗਵੈ ਕੇ ਮੁਕੇ ਵਤੀਰ ਧਰੰਸੋ, ਵਿਦੇਸ਼ ਨੂੰ ਜਾ ਰਿਹਾ ਉਹ ਹੁਣ ਜਿਹੜੇ ਮਾਂ ਪਿਓ ਬੋਲੇ ਭਲਾ ਕਿਵੇਂ ਧੀਰ ਧਾਰਨ ਹੈ। ਧਾਤ ਕੋ ਮੋਹ ਨ ਭੇਦ ਪਛਾਨ ਹੈ, ਪੁੱਤਰ ਦਾ ਮੋਹ ਹੈ ਇਹ ਨੀ ਭੇਦ ਪਛਾਣਦੇ ਹਨ। ਚਾਨ ਮਾਨਵ ਆਨ ਸਮੰਗ ਹੋ, ਜਿਵੇਂ ਕੋਈ ਹੋਰ ਮਨੁੱਖ ਜਿਹੇ ਹੁੰਦੇ ਉਹਨਾਂ ਦੇ ਸਮਾਨ ਹੀ ਆਪਣੇ ਪੁੱਤਰ ਨੂੰ ਜਾਣਦੇ ਹਨ ਮਾਂ ਪਿਓ। ਰਾਏ ਕਹੇ ਫੁਰਮਾਇਸ਼ ਕੀ, ਉਸ ਵੇਲੇ ਰਾਏ ਬੁਲਾਰ ਕਹਿਣ ਲੱਗਿਆ ਕਿ ਮਹਾਰਾਜ ਆਪ ਜੀ ਦਾ ਹੁਕਮ ਹੋਵੇ, ਨਿਜ ਆਇਸ ਦੇਵਹ ਜੋ ਉਰ ਹੋਈ, ਜੋ ਆਪ ਜੀ ਦੀ ਆਗਿਆ ਹੋਵੇ ਮਹਾਰਾਜ ਦੇ ਵਿੱਚੋਂ ਮੈਨੂੰ ਦੇਵੋ ਤੁਸੀਂ। ਮੋਹ ਕਰ ਤੇ ਤੁਮ ਸੇਵ ਬਣੈ, ਜੇ ਮੇਰੇ ਹੱਥਾਂ ਤੋਂ ਤੁਹਾਡੀ ਕੋਈ ਸੇਵਾ ਬਣ ਜਾਵੇ ਹੋ ਜਾਵੇ। ਸਫਲਾ ਸੁਭ ਬਾਸੁਰ ਜਾਨਾ ਹਸੋਈ, ਜਿਹੜਾ ਦਿਨ ਮਾਰਾ ਮੈਂ ਸਫਲਾ ਹੋਇਆ ਸਮਝਾਂਗਾ। ਲੇਹੋ ਪਦਾਰਥ ਤੋ ਕਿਰ ਤਾਰਥ, ਕੋਈ ਜੀ ਕਰਦਾ ਪਦਾਰਥ ਤੁਸੀਂ ਲਵੋਗੇ ਤਾਂ ਮੈਂ ਕਰਤਾਰ ਸਮਝਾਂਗਾ ਵੀ ਸਫਲ ਹੋ ਗਿਆ। ਹੋਏ ਸਵਾਰਥ ਲੋਕਾਂ ਦੋਈ, ਦੋਵੇਂ ਲੋਕਾਂ ਦੇ ਵਿੱਚ ਮੇਰਾ ਜਿਹੜਾ ਸਵਾਰਥ ਹੋ ਜਾਏਗਾ, ਮੇਰਾ ਜਿਹੜਾ ਸੁਖਦਾਈ ਮਤਲਬ ਪੂਰਾ ਹੋ ਜਾਏਗਾ। ਸ੍ਰੀ ਗੁਰ ਇਉ ਸੁਣ ਕੇ ਤਿਹ ਤੇ, ਇਉ ਰਾਏ ਬੁਲਾਰ ਜੀ ਤੋਂ ਸੁਣ ਕੇ ਸਤਿਗੁਰਾਂ ਨੇ, ਕਹਿ ਬਾਣੀ ਬਰਾਗ ਕਸੰਗ ਬਿਗੋਈ, ਬਰਾਗ ਦੇ ਨਾਲ ਜਿਹੜੀ ਬਾਣੀ ਹੈ ਭਿੱਜੀ ਹੋਈ ਲੀਨ ਹੋਈ ਉਹ ਕਹਿਣ ਲੱਗੇ ਹਨ, ਸ੍ਰੀ ਕਰਤਾਰ ਉਦਾਰ ਮਹਾਨ, ਇਹ ਰਾਏ ਬੁਲਾਰ ਜਿਹੜਾ ਸਾਇਰ ਵਾਹਿਗੁਰੂ ਕਰਤਾਰ ਮਹਾਨ ਸਖੀ ਦਾਤਾ ਹੈ, ਤੇਹ ਉਪਰ ਹੈ ਫੁਰਮਾਇਸ਼ ਮੇਰੀ, ਮੇਰੀ ਤਾਂ ਉਹਦੀ ਮੇਰੇ ਉੱਪਰ ਉਹਦੀ ਆਗਿਆ ਹੈ, ਉਹਦਾ ਹੁਕਮ ਹੈ, ਜਿਵੇਂ ਹੁੰਦਾ ਅਸੀਂ ਉਵੇਂ ਕਰਦੇ ਹਾਂ। ਪਾਲਤ ਜੋ ਜਲ ਮੈਂ ਥਲ ਮੈਂ, ਜਿਹੜਾ ਵਾਹਿਗੁਰੂ ਹੈ ਕਹਿੰਦੇ ਜਲਾਂ ਵਿੱਚ ਖੁਸ਼ਕ ਵਾਵਾਂ ਵਿੱਚ ਉਹ ਪਾਲਦਾ ਪੋਸਦਾ ਸਭ ਨੂੰ। ਸੋ ਚਲਾ ਚਲ ਕੋ ਸਭ ਕਾਲ ਅਦੇਰੀ, ਚਲਾ ਚਲ ਚੱਲਣ ਵਾਲੇ ਚਲ ਟਿਕੇ ਰਹਿਣ ਵਾਲੇ ਜੜ ਚੇਤਨ ਸਭ ਸਮਿਆਂ ਵਿੱਚ ਉਹੀ ਪਾਲਦਾ ਬਿਨਾਂ ਬਿਨਾਂ ਦੇਰੀ ਤੋਂ ਬਿਨਾਂ ਢਿੱਲ ਮੱਠ ਤੋਂ ਹੈ ਜੇ ਪਦਾਰਥ ਨਾ ਹੈ ਰਹੇ ਥਿਰ ਬਾਕੀ ਵੀ ਰਾਏ ਬੁਲਾਰ ਜਿਹੜੇ ਆ ਦੁਨਿਆਵੀ ਪਦਾਰਥ ਸਦਾ ਇਸਤਤ ਨਹੀਂ ਰਹਿੰਦੇ ਹਾਂ ਓਏ ਬਿਨਾਸ ਨ ਲਾਵੇ ਦੇਰੀ ਜਦੋਂ ਮਨੁੱਖ ਦੇ ਪੁੰਨ ਜੇ ਖੀਨ ਹੋ ਜਾਂਦੇ ਨਾਸ ਹੋ ਜਾਂਦੇ ਵੀ ਨਾਸ ਹੁੰਦਿਆਂ ਦੇਰੀ ਨਹੀਂ ਲਾਉਂਦੇ ਚਲੇ ਜਾਂਦੇ ਮਨੁੱਖ ਲੋਲੋਂ ਸੁਰ ਗਏ ਦਿਸ਼ ਚਾਰ ਕੁਜੈ ਕਰ ਦੇਖ ਲੋ ਜਿਹੜੇ ਤਾਰੇ ਤਰਫਾਂ ਨੂੰ ਜਿੱਤਣ ਵਾਲੇ ਸੀ ਨਾ ਲੋਕ ਉਹ ਕਹਿੰਦੇ ਛੱਡ ਕੇ ਇੱਥੋਂ ਗਏ ਸਭ ਕੁਛ ਸੰਗ ਕਿਸੈ ਨਹ ਜਾਵਤ ਹੇਰੀ ਆ ਕਿਸੇ ਨਾਲ ਕਹਿੰਦੇ ਮਾਇਆ ਬਪੂਤੀ ਪਦਾਰਥ ਜਾਂਦੇ ਨੀ ਵੇਖੇ ਗਏ ਜੀਤ ਦਸੋ ਦਿਸ਼ ਦਰੁੱਤ ਲਈ ਜਿੰਨਾ ਕਹਿੰਦੇ ਪਾਤਸ਼ਾਹ ਨੇ ਧਰਤੀ ਨੂੰ ਬੜੀ ਛੇਤੀ ਹਰ ਦਸੋ ਦਿਸਾ ਤੋਂ ਜਿੱਤ ਲਿਆ ਸੀ ਜਿਨ ਭੂਪਨ ਤੇ ਨਿਜ ਸੇਵ ਕਰਾਏ ਵੱਡੇ ਵੱਡੇ ਚੱਕਰਵਰਤੀ ਸੀ ਕਹਿੰਦੇ ਹੋਰ ਵੱਡੇ ਵੱਡੇ ਰਾਜਿਆਂ ਤੋਂ ਆਪਣੀ ਸੇਵਾ ਕਰਾਉਂਦੇ ਪੱਖੇ ਚਲਾਉਂਦੇ ਚੋਬਦਾਰ ਬਣਾ ਕੇ ਖੜਿਆਂ ਰੱਖਦੇ ਸੀ ਇਰਦ ਗਿਰਦ ਕੁੰਜ ਕੀਏ ਧਨ ਹੈ ਵਰ ਗੈਵਰ ਬਹੁਤਾ ਧਨ ਇਕੱਠਾ ਕਰ ਲਿਆ ਉਹਦੇ ਨਾਲ ਸ੍ਰੇਸ਼ਟ ਘੋੜੇ ਤੇ ਹਾਥੀ ਇਕੱਠੇ ਕਰ ਲਏ ਚੋਰ ਚਮੂ ਚਤੁਰੰਗ ਬਣਾਏ ਫੌਜ ਜੋੜ ਕੇ ਚਾਰ ਤਰ੍ਹਾਂ ਦਾ ਦਲ ਬਣਾ ਲਿਆ ਚੌਨ ਸਮੇਂ ਘਰ ਕਾਹੇ ਨ ਜਾਣਤ ਹਾਂ ਜਿਨ੍ਹਾਂ ਨੂੰ ਕਹਿੰਦੇ ਕੋਈ ਕਿਸੇ ਤਰ੍ਹਾਂ ਕਰਕੇ ਜਾਣਦਾ ਹੈ ਨਹੀਂ ਸੀ ਅੰਤ ਸਮੇਂ ਪਗ ਨੰਗ ਸਿਧਾਏ ਹਾਂ ਜਿਹੜੇ ਆਪਣੇ ਸਮੇਂ ਵਿੱਚ ਕਿਸੇ ਨੂੰ ਕੁਝ ਨਹੀਂ ਕਰਕੇ ਜਾਣਦੇ ਸੀ ਵਸੀਆਂ ਸਭ ਕੁਛ ਰਾਏ ਬੁਲਾਰਾਂ ਤੇ ਸਮੇਂ ਇੱਥੋਂ ਨੰਗੇ ਪੈਰੀ ਚਲੇ ਗਏ ਜੋ ਕੱਛ ਸਾਜ ਸਮਾਜ ਹੁਤੋ ਸਭ ਪਾਤਸ਼ਾਹ ਕੋਲ ਕਹਿੰਦੇ ਸਾਜੋ ਸਮਾਨ ਦਾ ਇਕੱਠ ਹੈ ਸੀ ਸ਼ੌਰ ਗਏ ਨਹ ਪਾਰ ਵਸਾਏ ਉਹ ਕਹਿੰਦੇ ਸਭ ਛੱਡ ਕੇ ਚਲੇ ਗਏ ਉਹਨਾਂ ਦਾ ਕੋਈ ਪਾਰ ਵਸਾਏ ਬਸ ਨਹੀਂ ਚੱਲਿਆ ਉਹਨਾਂ ਤੇ ਕੂਰ ਪਸਾਰ ਰਚਿਓ ਕਰਤਾ ਨੇ ਕਰਤਾਰ ਨੇ ਕਹਿੰਦੇ ਸਾਰਾ ਝੂਠਾ ਵਸਾਰਾ ਰਚ ਬਣਾਇਆ ਤਾਨਕ ਨਾਤ ਦਈ ਇਹ ਮਾਇਆ ਇਹ ਸਾਰਿਆਂ ਲੋਕ ਮਾਇਆ ਦੀ ਕਨਾਲ ਜੀ ਤਾਨ ਦਿੱਤੀ ਖਿੱਚ ਦਿੱਤੀ ਮਾਇਆ ਪਾ ਦਿੱਤੀ ਹੈ ਰੰਗ ਅਨੇਕਨ ਕੀ ਜੋ ਬਣੀ ਜਿਹੜੀ ਮਾਇਆ ਅਨੇਕਾਂ ਰੰਗਾਂ ਦੀ ਬਣੀ ਹੋਈ ਹੈ ਜਿਨ ਮਾਨਵ ਕੋ ਨਿਜ ਗਿਆਨ ਭੁਲਾਇਆ ਮਾਇਆ ਨੇ ਆਪਣੇ ਦਾ ਆਪਣੇ ਆਪੇ ਦਾ ਜਿਹੜਾ ਗਿਆਨ ਸੀ ਉਹ ਮਨੁੱਖਾਂ ਨੂੰ ਭੁਲਾ ਦਿੱਤਾ ਹੈ ਪਿਆਰ ਪਦਾਰਥ ਕੂਰ ਸਵਾਰਥ ਐਵੇਂ ਪਦਾਰਥਾਂ ਨਾਲ ਪਿਆਰ ਕਰਦੇ ਹੈ ਝੂਠੇ ਐਵੇਂ ਖੁਦ ਗਰਜ ਵਿੱਚ ਲੱਗੇ ਪਏ ਵਿੱਚ ਫਸੇ ਸਭ ਵੈਸ ਵਿਹਾਇਆ ਇਹਨਾਂ ਪਦਾਰਥਾਂ ਵਿੱਚ ਮਾਇਆ ਵਿੱਚ ਫਸੇ ਸਾਰੀ ਉਮਰ ਗੁਜ਼ਾਰ ਦਿੰਦੇ ਹੈ ਲੰਘਾ ਦਿੰਦੇ ਆਦਿ ਸਰੂਪ ਅਨਾਦ ਲਖਿਓ ਨ ਹੈ ਸਭ ਦਾ ਆਦਿ ਸਰੂਪ ਹੈ ਅਨਾਦੀ ਸਰੂਪ ਉਹਨੂੰ ਨਹੀਂ ਜਾਣਿਆ ਇਹਨਾਂ ਨੇ ਤੋ ਲਖ ਹੀ ਜੇ ਕਰੈ ਹਰ ਦਾਇਆ ਰਾਏ ਬੁਲਾਰ ਤਾਂ ਜਾਣ ਸਕਦੇ ਹੈ ਜੇ ਵਾਹਿਗੁਰੂ ਦਇਆ ਕਰੇ ਨਾ ਤੇ ਰਾਏ ਬੁਲਾਰ ਉਚਾਰਤ ਵਾਕ ਉਸ ਵੇਲੇ ਰਾਏ ਬੁਲਾਰ ਬਚਨ ਕਹਿਣ ਲੱਗਿਆ ਕਹੋ ਸਤ ਬਾਤ ਨਾ ਕੂਰ ਦਿਆਲਾ ਰਾਏ ਦਿਆਲੂ ਤੁਸੀਂ ਸੱਚੇ ਬਚਨ ਕਹਿੰਦੇ ਹੋ ਕੋਈ ਬਚਨ ਝੂਠਾ ਨਹੀਂ ਤੁਹਾਡਾ ਮਾਤ ਪਿਤਾ ਤੁਮਰੇ ਬਿਰ ਹਾਤੁਰ ਪਰ ਫੇਰ ਵੀ ਮਾਰਾ ਤੁਹਾਡੇ ਮਾਤਾ ਪਿਤਾ ਤੁਹਾਡੇ ਵਿਛੋੜੇ ਕਰਕੇ ਬੇਅਕਲ ਦੁਖੀ ਹੈ ਨਾ ਗਮਨ ਰਹੀਏ ਨਿਜ ਛਾਲਾ ਇਹਨਾਂ ਦੇ ਵਿਛੋੜੇ ਦੀ ਅਕਲਤਾ ਨੂੰ ਦੇ ਕੇ ਮਾਰਾ ਕਰੀ ਆਪਣੇ ਰਹੀਏ ਨਾ ਕਿਸੇ ਪਾਸੇ ਜਾਣਾ ਕਰੀਏ ਤੀਨ ਸਕੂਬ ਕੀ ਲੇ ਹੁਕ੍ਰਿਖੀ ਮਾਰਾ ਤਿੰਨ ਖੂਹਾਂ ਦੀ ਮੈਥੋਂ ਕਹਿੰਦੇ ਖੇਤੀ ਵਾਸਤੇ ਧਰਤੀ ਲੈ ਲੋ ਕਰ ਦੇ ਗਹਿ ਦੀਨ ਖਵਾਓ ਵਿਸਾਲਾ ਚੋਂ ਖੇਤੀ ਕਰਕੇ ਤੁਸੀਂ ਮਾਰਾ ਗਰੀਬਾਂ ਨੂੰ ਬਣਾ ਕਰਕੇ ਲੰਗਰ ਛਕਾ ਦਿਆ ਕਰੋ ਦੀਨਾਂ ਕੋ ਦੁੱਖ ਦੇਖ ਸਕਾਨ ਹੈ ਤੁਹਾਡਾ ਸੁਭਾਅ ਬੜਾ ਨਰਮ ਹੈ ਰਹਿਮ ਦਿਲ ਹੈ ਗਰੀਬਾਂ ਦਾ ਦੁੱਖ ਤੁਸੀਂ ਭੁੱਖਿਆਂ ਦਾ ਦੇਖ ਨਹੀਂ ਸਕਦੇ ਹੋ ਯੋ ਕਰੀਏ ਘਰ ਵੈਸ ਕਿਰਪਾਲਾ ਇਸ ਤਰ੍ਹਾਂ ਮਾਰਾ ਕਿਰਪਾਲੂ ਘਰ ਦੇ ਵਿੱਚ ਬੈਠ ਕੇ ਚਲੋ ਤਿੰਨ ਖੂਹਾਂ ਦੀ ਖੇਤੀ ਕਰ ਲਈਏ ਉਹਦੇ ਨਾਲ ਲੰਗਰ ਛਕਾਈ ਜਾਇਆ ਕਰੋ ਗਰੀਬਾਂ ਨੂੰ। ਇੱਕ ਕਿਦੇਗ ਅਖੰਡ ਚੱਲੈ। ਮਹਾਰਾਜ ਕਹਿੰਦੇ ਰਾਏ ਬਲਾਰ ਇੱਕ ਅਕਾਲ ਪੁਰਸ਼ ਦੀ ਇੱਕ ਰਸ ਜਿਹੜੀ ਦੇਗ ਹੈ, ਲੰਗਰ ਚੱਲ ਹੀ ਰਿਹਾ ਪਹਿਲਾਂ। ਬ੍ਰਹਿਮੰਡ ਹੀ ਮੰਗਤ ਹੈ ਜਿਸ ਪਾਹੀ, ਜਿਸ ਅਕਾਲ ਪੁਰਖ ਵਿਭਾਗੋਂ ਅਸੀਂ ਕੀ ਹੈ, ਸਾਰਾ ਬ੍ਰਹਿਮੰਡ ਹੀ ਹੱਥ ਜੁੜ ਕੇ ਮੰਗ ਰਿਹਾ ਵੀ ਮੈਨੂੰ ਆਹ ਦੇ ਰੱਬਾ, ਮੈਨੂੰ ਆਹ ਦੇ ਤੂੰ। ਆ ਦੇ ਨਾ ਅੰਤ ਬੇਅੰਤ ਲਖੋ। ਉਹ ਜਿਹੜਾ ਕਰਤਾਰ ਆ ਉਹਦਾ ਬੇਅੰਤੀ ਬੇਅੰਤ ਹੈ ਜਾਣਾ। ਜਗ ਕੰਤ ਦਤਾਰ ਸਮਾਨ ਕੋ ਨਾਹੀ। ਆ ਸੰਸਾਰ ਦਾ ਮਾਲਕ ਹੈ, ਦਾਤਾ, ਉਹਦੇ ਵਰਗਾ ਕੋਈ ਦਤਾਰ ਹੈ ਨਹੀਂ। ਭਾਨ ਸਰੀਰ ਰਚਿਓ ਧਨ ਧਾਨ, ਉਸੇ ਨੇ ਮਨੁੱਖ ਦੇ ਅੰਦਰ ਪ੍ਰਾਣ ਦਿੱਤੇ ਹੈ, ਸਰੀਰ ਵੀ ਉਸੇ ਰਚਿਆ, ਧਨ ਵੀ ਦਿੱਤਾ ਹੈ, ਧਨ ਅੰਨ ਵੀ ਉਸੇ ਨੇ ਬਣਾਇਆ ਹੈ। ਸਦਾ ਭਜੀਏ ਕਰਤਾ ਮਨ ਮਾਹੀ। ਇਸ ਕਰਤਾਰ ਨੂੰ ਹੇ ਰਾਏ ਬੁਲਾਰ ਜੀ ਮਨ ਵਿੱਚ ਹਮੇਸ਼ਾ ਸੇਵੀਏ, ਯਾਦ ਕਰੀਏ। ਆਨ ਕੀ ਦੇਗ ਨਹੀਂ ਜਗ ਮੈਂ। ਹੇ ਰਾਏ ਬੁਲਾਰ, ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਦੀ ਜਿਹੜੀ ਰਸੋਈ ਜੀ ਲੰਗਰ ਚਲਾਇਆ, ਸੰਸਾਰ ਵਿੱਚ ਸਦਾ ਨਹੀਂ ਰਹਿੰਦਾ। ਥਿਰ ਭੂਪਤ ਹੋਏ ਕਸ਼ਾਹਨ ਸ਼ਾਹੀ। ਜਗ ਮੈਂ ਥਿਰ ਪੂਵਤ ਹੋਏ ਕੇ ਸ਼ਾਹਨ ਸ਼ਾਹੀ, ਰਾਜਾ ਹੋਵੇ ਸਭ ਸ਼ਾਹਾਂ ਦਾ, ਸ਼ਾਹੂਕਾਰ ਵੀ ਕਿਉਂ ਨਾ ਹੋਵੇ। ਦੋਹਰਾ ਸੁਣ ਸਰੋਨਨ ਮਹਿ ਸਮਝਿਆ। ਮਹਾਰਾਜ ਦੇ ਇਹੋ ਜਿਹੇ ਬਚਨ ਸੁਣ ਕੇ ਕੰਨਾਂ ਵਿੱਚ ਰਾਏ ਬੁਲਾਰ ਸਮਝ ਗਿਆ। ਹਿਰਦੈ ਅਸਬਿਦ ਰਾਏ। ਇਸ ਤਰ੍ਹਾਂ ਰਾਏ ਬੁਲਾਰ ਜੀ ਹਿਰਦੇ ਵਿੱਚ ਰਹੇ ਨ ਕੈਸੇ ਸਦਨ ਮਹਿ। ਮਹਾਰਾਜ ਤੇ ਕਿਵੇਂ ਮਰਜ਼ੀ ਗਈ, ਇਹਨਾਂ ਨੇ ਘਰ ਵਿੱਚ ਨਹੀਂ ਰਹਿਣਾ ਹੈ। ਘਰ ਹੈ ਜੇ ਅਨਕ ਉਪਾਏ। ਕਹਿੰਦੇ ਜੇ ਭਲਾ ਅਸੀਂ ਅਨੇਕਾਂ ਤਰ੍ਹਾਂ ਦੇ ਹੋਰ ਉਪਰਾਲੇ ਹੀਲੇ ਪਤਾ ਲੱਗਦਾ, ਸਮਝ ਆ ਵੀ ਇਹਨਾਂ ਨੇ ਨਹੀਂ ਰਹਿਣਾ। ਕਰੇ ਕਵਿਤ ਉਰ ਇਉਂ ਵਿਚਾਰ ਰਾਏ, ਕਾਲੂ ਸੋ ਅਲਾਏ ਗਿਰਾ। ਇਸ ਤਰ੍ਹਾਂ ਰਾਏ ਬੁਲਾਰ ਨੇ ਹਿਰਦੇ ਵਿੱਚ ਸੋਚ ਵਿਚਾਰ ਕੇ ਫਿਰ ਕਾਲੂ ਜੀ ਨੇ ਉਹ ਬਚਨ ਕਿਹਾ। ਰੂਪ ਸੁਖ ਦਾਇਨ ਹੈ ਕਾਂਕਕਾਰ ਮਾਹ ਹੈ। ਸੁਖ ਦੇਣ ਵਾਲੇ ਜਿਹੜੇ ਸਰੂਪ ਗੁਰੂ ਨਾਨਕ ਸਾਹਿਬ ਹੈ, ਇਹ ਕਿਸੇ ਹੱਥਾਂ ਦੇ ਵਿੱਚ ਨਹੀਂ ਹੈ, ਕਿਸੇ ਦੇ ਅਧੀਨ ਨਹੀਂ ਹੈ। ਮਨ ਨਾ ਡੁਲਾਏ ਆਪ ਬੈਠ ਘਰ ਜਾਏ। ਕਾਲੂ ਤੂੰ ਆਪਣੇ ਮਨ ਨੂੰ ਨਾ ਡੁਲਾ, ਹੁਣ ਤੂੰ ਆਪਣੇ ਘਰ ਦੇ ਵੀ ਜਾ ਕੇ ਬੈਠ। ਚਿੰਤ ਕੋ ਬਿਲਾਏ ਸੁੱਤ ਤੇਰੇ ਦੁੱਖ ਦਾਹ ਹੈ। ਕੋਈ ਚਿੰਤਾ ਨੂੰ ਦੂਰ ਕਰ, ਕਿਉਂਕਿ ਤੇਰਾ ਜਿਹੜਾ ਸੁਪੁੱਤਰ ਗੁਰੂ ਨਾਨਕ ਹੈ, ਸਾਰੇ ਦੁੱਖਾਂ ਨੂੰ ਦਗਦ ਕਰਨ ਵਾਲਾ, ਨਾਸ਼ ਕਰਨ ਵਾਲਾ ਹੈ। ਧਰਿਓ ਹੈ ਖੁਦਾਏ ਤਨ ਇਨਕੀ ਰਜਾਏ ਸਕੈ। ਇਹ ਤਾਂ ਖੁਦਾ ਨੇ ਗੁਰੂ ਨਾਨਕ ਦਾ ਸਰੀਰ ਧਾਰ ਲਿਆ, ਇਹਨਾਂ ਦੀ ਜਿਹੜੀ ਆਗਿਆ ਹੈ। ਕੌਣ ਉਲਟਾਏ ਜਹਿ ਇੱਛਾ ਤਹਿ ਜਾਹੇ ਹੈ। ਸਕੈ ਕੌਣ ਉਲਟਾਏ, ਕੌਣ ਉਲਟਾ ਸਕਦਾ ਹੈ, ਜਹਿ ਇੱਛਾ ਤਹਿ ਜਾਏ, ਜਿੱਥੇ ਇਹਨਾਂ ਦੀ ਇੱਛਾ ਮਰਜ਼ੀ ਹੋਗੀ ਉੱਥੇ ਜਾਣਗੇ, ਸੁਤੰਤਰ ਹੈ। ਦਾਨ ਦਾ ਆਨੰਦ ਸੁਖ ਕੰਧ ਜਗ ਬੰਦ ਜੋਗ। ਇਹ ਦਾਨ ਦੇਣ ਵਾਲੇ ਆਨੰਦ ਸੁਖਾਂ ਦੇ ਬੱਦਲ ਹਨ, ਸੰਸਾਰ ਦੇ ਬੰਧਨਾ ਯੋਗ ਨਮਸਕਾਰ ਯੋਗ ਹੈ। ਤੰਬਨ ਕੁਮੰਦ ਅਵਤਾਰ ਵਾਹਿ ਵਾਹਿ ਹੈ। ਪਖੰਡਾਂ ਨੂੰ ਮੰਦੇ ਕਰਨ ਵਾਲੇ, ਦੂਰ ਕਰਨ ਵਾਲੇ ਹਨ, ਅਵਤਾਰ ਵਾਹਿ ਵਾਹਿ ਹੈ। ਜਿਹੜਾ ਵਾਹਿ ਅਚਰਜ ਸਰੂਪ ਹੈ, ਉਸਦਾ ਇਹ ਅਵਤਾਰ ਹਨ, ਤੇ ਵਾਹਿ ਧੰਤਾ ਯੋਗ ਹੈ। ਵਾਹਿਗੁਰੂ ਅਚਰਜ ਸਰੂਪ ਦਾ ਅਵਤਾਰ ਹੋਣ ਕਰਕੇ ਇਹ ਧੰਤਾ ਯੋਗ ਹਨ ਤੇਰੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ। ਕਲ ਸੁਣ ਬਾਤ ਮਨ ਮਾਹ ਪਛਤਾਤ ਅਤ। ਰਾਏ ਬੁਲਾਰ ਤੋਂ ਇਹੋ ਜਿਹੀਆਂ ਗੱਲਾਂ ਬਾਤਾਂ ਕਾਲੂ ਸੁਣ ਕੇ ਮਨ ਵਿੱਚ ਬਹੁਤ ਹੀ ਪਛਤਾਉਂਦਾ ਹੈ। ਜਾਨ ਨੇ ਜਤਾਤ ਨਹਿ ਭੇਵ ਕੋ ਪਛਾਣਹੀ। ਆਪਣਾ ਪੁੱਤਰੀ ਮਾਰਾ ਨੂੰ ਜਾਣਦਾ, ਭੇਤ ਨਹੀਂ ਕੋਈ ਪਛਾਣਦਾ ਹੈ। ਗਵਨਿਓ ਆਵਾਸ ਬਹੁ ਲੇਤ ਸੀਤ ਸਵਾਸ ਤਾਪ। ਕਾਲੂ ਕਹਿੰਦੇ ਘਰ ਵੱਲ ਨੂੰ ਚਲਿਆ ਗਿਆ, ਵੀ ਠੰਡੇ ਹੋ ਕੇ ਜੇ ਲੈਂਦਾ ਹੈ। ਹੋਤ ਸੁਖ ਜੋ ਤਾਂ ਕੋ ਦੁਖ ਪਰਮਾਨਹੀ। ਜਿਹੜਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਧੂਆਂ ਵਾਲਾ ਲਿਬਾਸ ਜਾ ਧਾਰਿਆ ਹੈ, ਹੋਣਾ ਤਾਂ ਇਹਦੇ ਨਾਲ ਇਹਨੂੰ ਸੁੱਖ ਹੈ, ਪਰ ਇਹਨੂੰ ਕਹਿੰਦੇ ਮਹਾਰਾਜ ਦੇ ਲਿਬਾਸ ਨੂੰ ਦੇਖ ਕੇ ਬੜਾ ਦੁੱਖ ਜਾ ਮੰਨਦਾ ਵੀ ਇਹ ਕਿਉਂ ਸਾਧੂਆਂ ਵਾਲੇ ਕੱਪੜੇ ਪਾਏ, ਇਹ ਨਹੀਂ ਇਹਨੂੰ ਪਤਾ ਵੀ ਇਹ ਜਿਹੜੇ ਪਾਏ ਹੈ ਮੇਰੇ ਲਈ ਸੁੱਖ ਰੂਪ ਹੋ ਜਾਣੇ, ਮੈਨੂੰ ਇਹਨਾਂ ਨੇ ਬੇਨਤੀ ਸੁਖ ਬਖਸ਼ ਦੇਣੇ ਹਨ ਇਸ ਰਿਵਾਸ ਰਾਹੀਂ। ਸੁਧ ਸਿੰਧ ਤਿਆਗ ਅਨੁਰਾਗ ਮ੍ਰਿਗ ਤ੍ਰਿਖਾ ਨੀਰ। ਕਹਿੰਦੇ ਓਈ ਹੈ ਕਾਲੂ ਦੀ ਗੱਲ, ਅੰਮ੍ਰਿਤ ਜਿਹੜਾ ਹੈ ਨਾ, ਅੰਮ੍ਰਿਤ ਦਾ ਸਮੁੰਦਰ ਨੂੰ ਛੱਡ ਕੇ ਜਿਹੜਾ ਕਹਿੰਦੇ ਝੂਠਾ ਮ੍ਰਿਗ ਤ੍ਰਿਸ਼ਨਾ ਦਾ ਜਲ ਉਹਦੇ ਨਾਲ ਲਾ ਕੇ ਪ੍ਰੇਮ ਕਰ ਰਿਹਾ, ਦੁਨਿਆਵੀ ਝੂਠੇ ਪਦਾਰਥਾਂ ਜਾਂ ਮੋਜਾ ਕਰ ਰਿਹਾ ਹੈ। ਸ਼ਰਧਾ ਧਾਰ ਲੇਤ ਨਾ ਗਿਆਨ ਗਤ ਦਾ ਨਹੀਂ। ਸ਼ਰਧਾ ਧਾਰ ਕੇ ਜਿਹੜਾ ਗਿਆਨ ਹੈ ਮੁਕਤੀ ਦਾਤੇ ਪਾਸੋਂ ਨਹੀਂ ਲੈ ਰਿਹਾ ਹੈ ਕਾਲੂ। ਲਾਲੂ ਜਾਤ ਸਾਥ ਸਮਝਾਈ ਬੇਕ ਕਥਤ ਗਾਦ। ਉਸ ਵੇਲੇ ਲਾਲੂ ਜੀ ਨਾਲ ਜਾ ਰਿਹਾ ਕਾਲੂ ਭਰਾ ਦੇ, ਇਸ ਤਰ੍ਹਾਂ ਕਈ ਗੱਲਾਂ ਕਹਿ ਕਹਿ ਕੇ ਇਹਨੂੰ ਸਮਝਾਉਂਦਾ ਹੈ ਵੱਡੇ ਭਰਾ ਨੂੰ। ਧਾਰ ਹੋ ਸਰੀਰ ਧੀਰ ਕਿਉਂ ਤੂੰ ਪੀਰ ਮਾਨ ਹੀ। ਵੱਡੇ ਭਰਾ ਕਾਲੂ ਜੀ ਤੂੰ ਸਰੀਰ ਵੀ ਧੀਰ ਧਾਰ, ਕਿਉਂ ਤੂੰ ਇੰਨੀ ਪੀੜਾ ਜੀ ਮੰਨਦਾ ਹੈ। ਮਾਤ ਘਰ ਜਾਤ ਬਿਲ ਖਾਤ ਬਿਰਹਾਤੁਰੀ। ਮਾਤਾ ਘਰ ਨੂੰ ਜਾਂਦੀ ਹੈ, ਇਸ ਤਰ੍ਹਾਂ ਕਹਿੰਦੇ ਵਿਛੋੜੇ ਨਾਲ ਵਿਆਕਲ ਹੋਈ ਬਿਲਖਾਤ ਕੀ ਹੈ, ਦੁਖੀ ਹੁੰਦੀ ਔਖੀ ਹੁੰਦੀ ਹੈ। ਉਤੋ ਏਕ ਤਾਤ ਸੋ ਵਿਦੇਸ਼ ਜਾਣ ਠਾਣ ਹੀ। ਦੇਖੋ ਮੇਰਾ ਪੁੱਤਰ ਸੀ ਉਹ ਕਹਿੰਦੇ ਬਾਹਰਲੇ ਦੇਸ਼ਾਂ ਨੂੰ ਠਾਣੀ ਬੈਠਾ ਵੀ ਬਾਹਰ ਜਾਣਾ, ਮੈਂ ਇੱਥੇ ਨਹੀਂ ਰਹਿਣਾ ਹੈ। ਰਾਏ ਸਮਝਾਇਓ ਨਹਿ ਵਾਕ ਮਨ ਪਾਇਓ ਕੋ। ਹਾਂ ਵੇਖ ਲੋ ਮੇਰੇ ਪੁੱਤਰ ਨੂੰ ਰਾਏ ਬੁਲਾਰ ਨੇ ਵੀ ਸਮਝਾਇਆ, ਇਹਨਾਂ ਨੇ ਆਪਣੇ ਮਨ ਵਿੱਚ ਇੱਕ ਬਚਨ ਨਹੀਂ ਕੋਈ ਇਹਨਾਂ ਨੂੰ ਪਾਇਆ ਹੈ, ਇੱਕ ਬਚਨ ਵੀ ਚੰਗਾ ਨਹੀਂ ਲੱਗਿਆ ਇਹਨਾਂ ਨੂੰ। ਉਦਾਸੀਨ ਭਇਓ ਨਾ ਆਵਾਸ ਹਿਤ ਜਾਣਹੀ। ਮੇਰਾ ਪੁੱਤਰ ਅਪਰਾਧ ਹੋ ਗਿਆ ਤੇ ਇਸ ਤਰ੍ਹਾਂ ਕਰਦਾ, ਕੋਈ ਹਿਤ ਨਹੀਂ ਜਾਣਦਾ, ਮੋਹ ਨਹੀਂ ਕਰਦਾ, ਸਮਝਦਾ ਨਹੀਂ ਹੈ ਕਰਦੇ ਮੋਹ ਨੂੰ। ਬੇਦੀ ਕੁੱਲ ਕੇਤ ਰਹੇ ਰਾਏ ਕੇ ਨਿਕੇਤ ਨਿਸ। ਇਧਰ ਮਾਂ ਪਿਓ ਇਸ ਤਰ੍ਹਾਂ ਕਰ ਰਹੇ, ਇਧਰ ਬੇਦੀਆਂ ਦੇ ਕੁੱਲ ਦੇ ਤੁਜਾਰੂ ਰਾਏ ਬੁਲਾਰ ਦੇ ਘਰ ਦੇ ਵਿੱਚ ਹੀ ਰਹੇ ਰਾਤ ਦੇ ਸਮੇਂ। ਭੋਰ ਜਾਬ ਭਈ ਜਾਏ ਵੈਸੇ ਉਹਦੇ ਆ ਨਹੀਂ। ਜਦੋਂ ਸਵੇਰ ਹੋ ਗਈ ਹੈ ਜਿੱਥੇ ਬਹੁਤ ਵੱਡਾ ਸੰਘਣਾ ਜੰਗਲ ਹੈ ਉੱਥੇ ਜਾ ਬੈਠੇ ਗੁਰੂ ਨਾਨਕ ਸਾਹਿਬ। ਬਾਸੁਰ ਗੁਜਾਰ ਕਰ ਆਪਣੇ ਅਗਾਰ ਆਏ। ਆਖਣ ਦਿਨ ਜਾ ਲੰਘਾ ਕਰਕੇ ਮੋਜ ਦੇ ਮਾਲਕ ਸਤਿਗੁਰੂ ਆਪੇ ਕਹਿੰਦੇ ਘਰ ਵਿੱਚ ਹੀ ਆ ਗਏ। ਮੁਖ ਕੇ ਉਧਾਰ ਕਰ ਤਾਰ ਗੁਣ ਖਾ ਨਹੀਂ। ਜੋ ਮੁਕਤੀ ਦੇਣ ਵਿੱਚ ਸਖੀ ਦਾਤੇ ਹੈ, ਕਰਤਾਰ ਹੈ ਗੁਣਾਂ ਦੇ ਖਾਣ ਹੈ। ਕਿੱਥੇ ਤਾਂ ਰਾਏ ਬੁਲਾਰ ਨੇ ਕਿਹਾ, ਚਾਚੇ ਲਾਲੂ ਨੇ, ਕਾਲੂ ਨੇ ਵੀ, ਮਾਂ ਵੀ ਕਿਹਾ ਨਹੀਂ ਆਏ, ਹੁਣ ਆਪਣੀ ਮੌਜ ਨਾਲ ਆਪੇ ਹੀ ਆ ਗਏ ਘਰੇ। ਮਾਤ ਹਰ ਖਾਏ ਔਰ ਆਨੰਦ ਨਮਾਏ। ਹਾਂ ਮਾਤਾ ਮਹਾਰਾਜ ਨੂੰ ਘਰਿਆਂ ਦੇ ਕੇ ਕਹਿੰਦੇ ਖੁਸ਼ ਹੋ ਗਈ, ਅੰਗਾਂ ਵਿੱਚ ਨੀ ਸਮਾਉਂਦੀ। ਸੁੱਤ ਨੇਹ ਅਧਿਕਾਏ ਬਹੁ ਬਿਦ ਸਮਝਾਵਈ। ਹਾਂ ਪੁੱਤਰ ਦੇ ਨਾਲ ਬਹੁਤ ਮੋਹ ਪਿਆਰ ਹੈ, ਅਨੇਕਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਸਮਝਾਉਂਦੀ ਹੈ। ਤਾਤ ਕੋ ਕਾਜ ਨਹਿ ਰਹੋ ਘਰ ਮਾਹ ਬੈਸੇ। ਪੁੱਤਰ ਕੋਈ ਕੰਮ ਨੀ ਤੁਹਾਨੂੰ ਹੋਏਗਾ, ਮੌਜ ਨਾਲ ਕਰੇ ਵਿਹਲੇ ਬੈਠੇ ਰਿਹਾ ਕਰੋ। ਕੋਊ ਨਾ ਕਹੈ ਹੈ ਕੱਛ ਕਰੋ ਮਨ ਭਾਵਈ। ਤੁਸੀਂ ਆਪਣੀ ਮਨ ਭਾਉਂਦੀ ਕਰਨੀ ਹੈ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਆਖ ਤੈ ਨਾ ਹੋਵ ਦੂਰ ਰਹੀਏ ਹਦੂਰ। ਪਰ ਇੰਨੀ ਗੱਲ ਹੈ ਮਾਂ ਦੀ, ਮੰਨ ਲਓ ਵੀ ਮੇਰੀ ਅੱਖਾਂ ਤੋਂ ਦੂਰ ਨਾ ਹੋ, ਮੇਰੇ ਹਜੂਰੇ ਹਮੇਸ਼ਾ ਸਾਹਮਣੇ ਰਿਹਾ ਕਰੋ ਨੱਖਾਂ ਦੇ। ਫਿਕਰ ਕੋ ਜੇਕਰ ਨਾ ਤੁਮ ਤੱਕ ਆਵਈ। ਤੁਹਾਡੇ ਤੱਕ ਕਹਿੰਦੇ ਕੋਈ ਫਿਕਰ ਫਾਕੇ ਵਾਲੀ ਜਿਹੜੀ ਗੱਲ ਹੈ ਮੈਂ ਨਹੀਂ ਆਉਣ ਦੇਵਾਂਗੀ, ਆਪੇ ਸਾਰਾ ਫਿਕਰ ਕਰਾਂਗੀ। ਪੋਸ਼ਿਸ਼ ਪੋਸ਼ਿਸ਼ ਕੋ ਪਾਵੇ ਔਰ ਇੱਛਾ ਸੋ ਖਾਵੋ। ਫਿਰ ਜੋ ਜੀ ਤੁਸੀਂ ਪੁਸ਼ਾਕ ਪਾਉਣੀ ਉਹੀ ਜੀ ਪਾ ਲਿਆ ਕਰੋ, ਜੋ ਇੱਛਾ ਹੋਵੇ ਉਹੀ ਖੁੱਲਾ ਡੁੱਲਾ ਖਾ ਪੀ ਲਿਆ ਕਰੋ। ਵੈਸੇ ਹਰ ਗੁਣ ਗਾਵੋ ਤੁਮੈ ਕੋ ਨਾ ਹਟਾਵਈ। ਘਰੇ ਬੈਠੇ ਪਰਮੇਸ਼ਰ ਦੇ ਗੁਣ ਗਾਓ, ਤੁਹਾਨੂੰ ਕੋਈ ਨੀ ਕਰਦਾ, ਜੀ ਰੋਕੇਗਾ ਹਟਾਏਗਾ। ਕਾਲੂ ਢਿੱਗ ਆਇਓ ਬੈਠ ਬਚਨ ਲਾਇਓ। ਇੰਨੇ ਨੂੰ ਕਾਲੂ ਜੀ ਆ ਗਏ ਕੋਲ ਬੈਠ ਕੇ ਬਚਨ ਕਿਹਾ ਗੁਰੂ ਨਾਨਕ ਸਾਹਿਬ ਜੀ। ਮੋਦੀ ਕ੍ਰਿਤ ਖੋ ਹਟਾਇਓ ਭਲੀ ਬਾਤ ਨਾ ਵਿਚਾਰੀਆ। ਪੁੱਤਰ ਜਿਹੜਾ ਮੋਦੀ ਕਾਮੀ ਖਾਨੇ ਦਾ ਤੁਸੀਂ ਕੰਮ ਜਾ ਰੋਕਤਾ ਨਾ, ਇਹ ਕਹਿੰਦੇ ਚੰਗੀ ਗੱਲ ਨੀ ਤੁਸੀਂ ਸੋਚੀ ਵਿਚਾਰੀ ਹੈ। ਆਵਤ ਅਪਾਰ ਬਿਤ ਖਾਤ ਖਰਚੰਤ ਨਿਤ। ਦੇਖੋ ਉੱਥੋਂ ਕਹਿੰਦੇ ਬੇਅੰਤ ਰੁਪਈਆ ਆਉਂਦਾ ਸੀ, ਨਾਲੇ ਆਪ ਖਾਂਦੇ ਸੀ, ਨਾਲੇ ਹੋਰ ਉਹਨਾਂ ਨੂੰ ਹਮੇਸ਼ਾ ਖਜਦੇ ਸੀ। ਇੱਕ ਠੋ ਨਾ ਕੀਨੋ ਸਾਹਿਬ ਬਾਦ ਕਰਿਓ ਖੁਆਰੀਆ। ਪੁੱਤਰ ਕਹਿੰਦੇ ਉੱਥੇ ਰੁਪਈਆ ਤੁਸੀਂ ਇਕੱਠਾ ਨੀ ਕੀਤਾ, ਐਵੇਂ ਵਿਅਰਥੀ ਕਹਿੰਦੇ ਖੁਆਰ ਕਰਤਾ, ਗੁਆ ਦਿੱਤਾ ਤੁਸਾਂ ਨੇ। ਆਪਨ ਕੀ ਸੌਜ ਸਾਹਿਬ ਦੀਨੀ ਹੈ ਲੁਟਾਏ ਤੋਂ। ਫਿਰ ਤੁਸੀਂ ਦੇਖੋ ਕੀ ਕੀਤਾ, ਜਿਹੜੀ ਦੁਕਾਨ ਦੇ ਵਿੱਚ ਸਮੱਗਰੀ ਪਈ ਸੀ ਉਹ ਵੀ ਤੁਸੀਂ ਐਵੇਂ ਸਾਰੀ ਲੁਟਾ ਪਟਾ ਦਿੱਤੀ। ਸੁਣਿਓ ਹਾਂ ਮਕਾਨ ਧਨ ਸੇਖ ਬਹੁਤ ਹਾਰੀਆ। ਤਾਂ ਕੰਨਾਂ ਵੀ ਸੁਣਿਆ ਤੁਹਾਡੇ ਕੋਲੇ, ਕਹਿੰਦੇ ਬਹੁਤ ਇਕੱਠਾ ਹੋ ਗਿਆ ਸੀ ਉੱਥੇ ਬਕਾਏ ਦਾ। ਸੋਪੀ ਨੇ ਹਿਲਾਇਓ ਸਭ ਰੰਕਨ ਕੁਦਾਇਓ ਕਹਿ। 700 ਰੁਪਈਆ ਵੀ 60 ਰੁਪਈਏ ਵੀ ਤੁਸੀਂ ਨੀ ਲਏ, ਕਹਿੰਦੇ ਮੈਂ ਸੁਣਿਆ ਔਰ ਗਰੀਬਾਂ ਨੂੰ ਤੁਸੀਂ ਐਵੇਂ ਸਾਰੇ ਦੇ ਤੇ। ਸਾਧ ਵੇਖ ਭਇਓ ਕਿਨ ਕੁਜਸ ਹਮਾਰੀਆ। ਫਿਰ ਕਹਿੰਦੇ ਕੱਪੜੇ ਲਾ ਕੇ ਗ੍ਰਸਤੀਆਂ ਵਾਲੇ ਸਾਧੂਆਂ ਵਾਲੇ ਲਿਬਾਸ ਵਿੱਚ ਹੋ ਗਏ, ਸਾਡਾ ਤਾਂ ਤੁਸੀਂ ਬਹੁਤ ਕਹਿੰਦੇ ਅਫਜਸ ਕਰਤਾ ਭੰਡੀ ਕਰਾ ਤੀ। ਜਬ ਕੋ ਜਨਮ ਭਇਓ ਤਬ ਕੋ ਨਾ ਸੁਖ ਦਇਓ। ਇਹ ਪੁੱਤਰ ਜਦੋਂ ਤੋਂ ਤੇਰਾ ਕਹਿੰਦੇ ਸਾਡੇ ਘਰੇ ਜਨਮ ਹੋਇਆ ਤਦੋਂ ਤੋਂ ਸਾਨੂੰ ਤਾਂ ਕੋਈ ਸੁਖ ਨਹੀਂ ਦਿੱਤਾ ਤੁਸਾਂ ਨੇ। ਭੂਰ ਸਮਝਾਇਓ ਇੱਕ ਬਾਤ ਨਹਿ ਮਾਨੀ। ਮੈਂ ਆਪਾਂ ਨੇ ਬਹੁਤ ਵਾਰੀ ਸਮਝਾਇਆ, ਇੱਕ ਬਚਨ ਵੀ ਤੁਸੀਂ ਮੇਰਾ ਮੰਨਿਆ ਨਹੀਂ। ਭਾਖ ਗਏ ਸ਼ਰੀਕ ਸੁੱਤ ਕਾਲੂ ਕੋ ਫਕੀਰ ਭਇਓ। ਜਿਹੜੇ ਸਾਡੇ ਸ਼ਰੀਕ ਹੈ ਕਹਿਣਗੇ ਵੀ ਕਾਲੂ ਦਾ ਪੁੱਤਰ ਤਾਂ ਨਲਾਇਕ ਹੋ ਗਿਆ ਹੈ। ਜਾਤ ਕੀ ਨਾ ਗੋਤ ਲਾਜ ਰਿਦੇ ਇੱਕ ਜਾਨੀਆ। ਫਕੀਰ ਬਣ ਗਿਆ, ਸਾਧ ਬਣ ਗਿਆ, ਵੀ ਇਹਦੇ ਪੁੱਤ ਨੂੰ ਨਾ ਖੱਤਰੀਆਂ ਦੀ ਜਾਤ ਕੀ ਲੱਜਿਆ, ਵੀ ਸਾਡਾ ਬੇਦੀਆਂ ਬਸਦਾ ਗੋਤ ਹੈ, ਉਹਦੀ ਰਿਦੇ ਵਿੱਚ ਕੋਈ ਸ਼ਰਮ ਨਹੀਂ ਹੈ। ਤਜੋ ਤਨ ਵੇਖ ਪਤ ਹਤੇ ਨਾ ਵਿਸੇਖ ਮੇਰੀ। ਇਸ ਕਰਕੇ ਪੁੱਤਰ ਅਜੇ ਵੀ ਆ ਸਾਧਾਂ ਵਾਲਾ ਭੇਖ ਜਾ ਸਰੀਰ ਤੋਂ ਲਾ, ਮੇਰੀ ਇੱਜ਼ਤ ਰੋ ਕਿਉਂ ਲਾਉਣਾ। ਦਿਨ ਸੁਖ ਰਹੋ ਸਦਾ ਭਇਓ ਦੁੱਖ ਦਾਨੀਆ। ਦਿਨੋ ਸੁਖ ਰਹਿਓ ਸਦਾ ਭਇਓ ਦੁੱਖ ਦਾਨੀਆ। ਤੈਨੂੰ ਕਹਿੰਦੇ ਜਿਹੜਾ ਸੁਖ ਦੇਣਾ ਤਾਂ ਕਿੱਧਰ ਰਹਿ ਗਿਆ, ਤੂੰ ਤਾਂ ਮੈਨੂੰ ਸਾਧ ਬਣ ਕੇ ਦੁੱਖ ਦੇ। ਰਹੋ ਨਿਜ ਧਾਮ ਨਹਿ ਕਹਿ ਕਰੋ ਕਾਜ ਕਛ। ਤੂੰ ਕਹਿੰਦਾ ਹੁਣ ਰਹਿਤਾ ਰਿਹਾ ਕੋਈ ਕੰਮ ਸੰਭਾਉਣਾ। ਕੌਣ ਭੀਰ ਭਰੀ ਤੇ ਫਕੀਰੇ ਰੀਤ ਠਾਨੀਆਂ। ਉਹ ਗਿਆਨੀ ਅਲੋਕ ਜਿਹੜੇ ਉਹਨਾਂ ਨੂੰ ਇਸੇ ਹੀ ਹੁੰਦਾ ਹੈ ਨਾ, ਜਾਣੀ ਉਹ ਕਵੀ ਜੀ ਨੇ ਪੂਰਾ ਪੂਰਾ ਅਗਿਆਨੀਆਂ ਦਾ ਨਕਸ਼ਾ ਲਿਆ ਹੈ ਵੀ ਜੇ ਘਰ ਦਾ ਪੁੱਤਰ ਭਗਤੀ ਕਰਨ ਲੱਗ ਜੇ ਨੇ ਸਾਧੂ ਬਣ ਕੇ, ਫਿਰ ਉਹ ਆਹ ਕੁਛ ਹੀ ਬੋਲਦੇ ਹੁੰਦੇ, ਘਰ ਸਾਡਾ ਘਰ ਬਾਰ ਸਾਡੀ ਦਾੜੀ ਖੇਚ ਪਾ ਤੀ, ਉਹ ਕਹਿੰਦੇ ਹੁੰਦੇ। ਦੂਜੇ ਤਾਂ ਭਵੇਂ ਕਹਿਣ ਵੀ ਉਹ ਤੁਹਾਡੀਆਂ ਇੱਕ ਕੋਲਾਂ ਤਰ ਗਈਆਂ, ਇਹ ਆਏ ਕਹਿੰਦੇ ਡੋਬਤੀਆਂ ਸਾਡੀਆਂ। ਰਹੋ ਨਿਜ ਧਾਮ ਨਹਿ ਕਹਿ ਕੋ ਕਾਜ ਕਛ। ਕਹਿੰਦੇ ਘਰੇ ਰਿਹਾ ਕਰ, ਮੈਂ ਕੋਈ ਤੁਹਾਨੂੰ ਕੰਮ ਕਰਨ ਨਹੀਂ ਰਿਹਾ, ਵਿਹਲੇ ਰਿਹਾ ਕਰੋ। ਕੌਣ ਭਈ ਭੀਰ ਭਰੀ ਤੇ ਫਕੀਰੀ ਰੀਤ ਠਾਨੀਆਂ। ਦੱਸੋ ਪੁੱਤਰ ਕਿਹੜੀ ਤੁਹਾਡੇ ਤੇ ਮੁਸੀਬਤ ਆ ਪਈ ਸੀ, ਉਹ ਕਿਆਈ ਆ ਪਈ ਸੀ, ਤੁਸੀਂ ਕੱਪੜੇ ਲਾ ਕੇ ਫਕੀਰ ਵਾਲਾ ਸੀ, ਸਾਧੂਆਂ ਵਾਲਾ ਭੇਗ ਧਾਰ ਲਿਆ, ਖਪਨੀ ਜੀ ਪਾ ਲਈ ਹੈ। ਜਨਕ ਨਾ ਬਾਤ ਸੁਣ ਤੂਸ਼ਣ ਹੀ ਰਹੇ ਗੁਰ। ਮਹਾਰਾਜ ਨੇ ਪਿਤਾ ਦੇ ਬਚਨ ਸੁਣ ਰਹੇ ਸੁਣ ਲਏ ਹੈ, ਪਰ ਮੁੱਖੋਂ ਕੁੱਝ ਨਹੀਂ ਕਿਹਾ, ਚੁੱਪ ਹੀ ਰਹੇ। ਇਹਨੂੰ ਕੀ ਪਤਾ ਵੀ ਸਾਧੂ ਕਿਹੋ ਜਿਹੇ ਮਹਾਨ ਹੁੰਦੇ ਹੈ। ਵਾਕ ਨਾ ਬਖਾਨੇ ਸੋ ਕਲਿਆਣ ਕੋ ਜੁਦਾਨੀਆਂ। ਜਿਹੜੇ ਕਹਿੰਦੇ ਮੁਕਤੀ ਦੇਣ ਵਾਲੇ ਸਤਿਗੁਰੂ ਹੈ, ਉਹਨਾਂ ਨੇ ਪਿਤਾ ਨੂੰ ਅਗਿਆਨੀ ਜਾਣ ਕੇ ਵੀ ਇਹਨੇ ਸਮਝਾਇਆ, ਕੁੜੋ ਸਰਨਾ ਉਹੀ ਮਾਰਨੀਆਂ ਪੁੱਠੀਆਂ ਸਿੱਧੀਆਂ। ਕਮਲ ਬਦਨ ਤੇ ਨਿਕਾਸੀ ਨਾ ਅਲਿਨ ਗਿਰਾ। ਕਮਲ ਵਰਗੇ ਮੁੱਖ ਤਾਂ ਜਿਹੜੀ ਭੋਰੇ ਵਰਗੀ ਬਾਣੀ ਬਚਨ ਮਹਾਰਾਜ ਨੇ ਬਾਹਰ ਨੀ ਕੱਢੇ ਹਨ। ਤਾਤ ਕੀ ਜਠਾਰੀ ਨੇ ਸਸਾਮ ਹੀ ਪਰਮਾਨੀਆਂ। ਜਿਹੜੀ ਕਹਿੰਦੇ ਪਿਤਾ ਦੀ ਵਡਿਆਈ ਇਹਨੂੰ ਰਾਤ ਦੇ ਸਮਾਨ ਹੀ ਕਹਿੰਦੇ ਮੰਨਿਆ ਹੈ, ਜੇ ਰਾਤ ਨੂੰ ਕਵਲ ਨੀ ਨਾ ਫਿਰਦਾ ਪਿਓ ਦੀ ਜਿਹੜੀ ਵਡਿਆਈ ਜੀ ਹੈ ਨਾ, ਉਹਨੂੰ ਰਾਤ ਦੇ ਸਮਾਨ ਹੀ ਮੰਨਿਆ, ਜਿਸ ਕਰਕੇ ਆ ਮੁੱਖੋਂ ਕੋਈ ਵਚਨ ਨਹੀਂ ਕਿਹਾ ਹੈ, ਭੋਰੇ ਵਾਂਗ ਕੋਈ ਵਚਨ ਨਹੀਂ ਕੱਢਿਆ ਹੈ। ਮਾਨਸ ਮੈਂ ਹੰਸ ਨਹੀਂ ਸੀ ਤਾਂ ਹੀ ਬਿਰਾਜ ਰਹੀ। ਗੁਰੂ ਮਹਾਰਾਜ ਦੀ ਜਿਹੜੀ ਬਾਣੀ ਹੈ, ਕਹਿੰਦੇ ਹੰਸਨੀ ਵਰਗੀ ਸੀ, ਮਹਾਰਾਜ ਦੇ ਮੁੱਖ ਰੂਪੀ ਸਰੋਵਰ ਤੇ ਬਿਰਾਜਮਾਨ ਰੋਹੀ ਮੁੱਖ ਵਿੱਚ ਹੀ ਰਹੀ ਹੈ। ਹੁਤੀ ਜੋ ਵਿਗਿਆਨ ਕੇ ਆਨੰਦ ਮੈਂ ਸਮਾਨੀ ਹਾਂ। ਜਿਹੜੀ ਮਹਾਰਾਜ ਬਾਣੀ ਜਿਹੜੀ ਸੀ, ਕਹਿੰਦੇ ਆਨੰਦ ਵਿੱਚ ਸਮਾਉਣ ਵਾਲੀ ਤੇ ਅਪਰੋਕਸ਼ ਗਿਆਨ ਦੇਣ ਵਾਲੀ, ਵਿਗਿਆਨ ਵਿਸ਼ੇਸ਼ ਗਿਆਨ ਅਪਰੋਕਸ਼ ਗਿਆਨ ਬਖਸ਼ਣ ਵਾਲੀ, ਆਨੰਦ ਨੂੰ ਦੇਣ ਵਾਲੀ ਬਾਣੀ ਸੀ, ਉਹ ਮਹਾਰਾਜ ਦੇ ਮੁਖ ਵਿੱਚ ਰਹੀ, ਮੁਖ ਤੋਂ ਬਾਹਰ ਨਹੀਂ ਕੱਢੀ, ਚੁੱਪ ਹੀ ਰਹੇ ਹਨ। ਹਿਤ ਸੋਂ ਬੁਲਾਏ ਮਾਤਾ ਭੋਜਨ ਅਚਾਇਓ, ਇਧਰ ਮਾਤਾ ਨੇ ਪ੍ਰੇਮ ਵਿੱਚ ਬੁਲਾਇਆ ਤੇ ਭੋਜਨ ਛਕਾਇਆ ਆਪ ਜੀ ਨੂੰ। ਪੁੰਨ ਪਾਨ ਪੈ ਕਰਾਇਓ, ਪਰਿਅੰਕ ਪੌਡੇ ਆਨੀਆਂ, ਦੁੱਧ ਗਰਮ ਕਰਕੇ ਛਕਾ ਦਿੱਤਾ, ਫਿਰ ਪਣਗ ਉਪਰਾ ਕੇ ਆਪ ਜੀ ਲੇਟ ਗਏ ਹਨ। ਸਵਈਆ ਭੋਰ ਭਈ ਅਰਬਿੰਦ ਖਿਰੇ, ਜਦੋਂ ਸਵੇਰ ਹੋ ਗਈ ਹੈ, ਸੂਰਜ ਚੜ ਗਿਆ, ਕਵਲ ਖਿੜ ਗਏ ਹਨ। ਅਰਣ ਹੁੰਦੇ ਤੇ ਚੱਕਵੇ ਹਰ ਖਾਏ, ਸੂਰਜ ਚੜਨ ਨਾਲ ਚੱਕਵੀ ਚੱਕਵਾ ਖੁਸ਼ ਹੋ ਗਏ, ਕਿਉਂ ਆਪੋ ਵਿੱਚ ਹੀ ਚੱਕਵੇ ਚੱਕਵੇ ਦਾ ਮੇਲ ਹੁੰਦਾ ਹੈ। ਜੋ ਗੁਰ ਕੀ ਕਰਨਾ ਵਿਕਸੇ ਉਰ, ਜਿਵੇਂ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਏ ਤੇ ਰਿਦਾ ਕਹਿੰਦੇ ਖਿੜ ਜਾਂਦਾ ਹੈ। ਮੇਲ ਸੁਖੰ ਸੁਮਤੀ ਮਨ ਪਾਏ, ਮੇਲ ਦਾ ਸੁਖ ਹੁੰਦਾ ਹੈ ਤੇ ਮਨ ਦੇ ਵਿੱਚ ਸੁਮਤੀ ਪਾਈ ਦੀ ਹੈ। ਤਾਰੇ ਛਪੇ ਜੋ ਵਿਕਾਰ ਨਸੇ, ਸੂਰਜ ਚੜ੍ਹਨ ਵਾਲਿਆਂ ਤਾਰੇ ਛਪ ਗਏ ਹੈ, ਜਿਸ ਤਰ੍ਹਾਂ ਕਹਿੰਦੇ ਤਾਰੇ ਹਾਂ ਛਪ ਗਏ ਜਿਵੇਂ ਬੁਕਾਰ ਨਾਸ ਹੋ ਜਾਂਦੇ ਗੁਰੂ ਦੀ ਕਿਰਪਾ ਨਾਲ। ਜਨ ਮੋਹ ਤਮੰਗਨਹਿ ਦੀਸਨ ਪਾਏ, ਇਸੇ ਤਰ੍ਹਾਂ ਜਿਹੜਾ ਮੋਹ ਰੂਪੀ ਹਨੇਰਾ ਹੈ ਉਹ ਵੀ ਕਿਤੇ ਦਿਸਣਾ ਨਹੀਂ ਪਾ ਰਿਹਾ ਮਹਾਰਾਜ ਦੇ ਸੂਰਜ ਵਾਂਗੂ ਚੜ੍ਹਨ ਤੋਂ ਪ੍ਰਕਾਸ਼ਣ ਤੋਂ। ਕੀਨ ਇਸ਼ਨਾਨ ਗਏ ਉਦਿਆਨ, ਮਹਾਰਾਜ ਨੇ ਘਰ ਵਿੱਚ ਇਸ਼ਨਾਨ ਕਰ ਲਿਆ ਤੇ ਫਿਰ ਇਸ਼ਨਾਨ ਕਰਕੇ ਬਾਹਰ ਨੂੰ ਚਲੇ ਗਏ। ਇਕਾਂਤ ਸਥਾਨ ਮੈਂ ਬੈਸ ਸੁਹਾਏ, ਇਕਾਂਤ ਜਗ੍ਹਾ ਵਿੱਚ ਬੈਠ ਕੇ ਆਪ ਜੀ ਸੋਭਨੀਕ ਹੋ ਗਏ, ਸਜ ਗਏ। ਦੋਹਰਾ ਰਜਨੀ ਰਹੇ ਨਿਕੇਤ ਮਹਿ, ਗੁਰੂ ਮਹਾਰਾਜ ਮੌਜ ਹੈ, ਰਾਤ ਦਾ ਸਮਾਂ ਘਰ ਵਿੱਚ ਰਹਿੰਦੇ। ਬਾਸੁਰ ਮਹਿ ਉਦਿਆਨ, ਜਦੋਂ ਦਿਨ ਚੜ੍ਹ ਜਾਂਦਾ ਫਿਰ ਬਾਹਰ ਬਾਹਰ ਉਦਿਆਨ ਜੰਗਲ ਵਿੱਚ ਚਲੇ ਜਾਂਦੇ, ਉੱਥੇ ਰਹਿੰਦੇ ਹਨ। ਦਿਵਸ ਬਿਤਾਏ ਤਹ ਕਛੂ, ਇਸ ਤਰ੍ਹਾਂ ਰਾਏ ਭੋਏ ਦੀ ਤਲਵੰਡੀ ਵਿੱਚ ਰਹਿੰਦੇ ਹਾਂ ਗੁਰੂ ਮਹਾਰਾਜ ਨੇ ਕੁਝ ਕੁ ਦਿਨ ਬਤੀਤ ਕੀਤੇ। ਸ੍ਰੀ ਨਾਨਕ ਗੁਣ ਖਾਨ, ਜੋ ਗੁਣਾਂ ਦੇ ਖਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਜਿਸ ਤਰ੍ਹਾਂ ਅੱਗੇ ਪ੍ਰਸੰਗ ਆਏਗਾ ਉਹ ਆਪਾਂ ਰਲ ਮਿਲ ਕੇ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਹੋਇਆ, ਅੱਜ ਦੇ ਦੀਵਾਨ ਦੀ ਇੱਥੇ ਸਮਾਪਤੀ ਹੈ ਜੀ। ਰਜਨੀ ਰਹੇ ਨਿਕੇਤ ਮਹਿ, ਬਾਸੁਰ ਮਹਿ ਉਦਿਆਨ, ਦਿਵਸ ਬਿਤਾਏ ਤਹ ਕਛੂ, ਸ੍ਰੀ ਨਾਨਕ ਗੁਣ ਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ, ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜੰਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਹੈ ਪਰੋਇ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜਿਹੈ, ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨੇ, ਗੁਰੂ ਪਾਰੇ ਉਤਾਰਨ, ਜੋ ਸਰਦਾ ਕਰ ਸੇਵਨੇ, ਗੁਰੂ ਪਾਰੇ ਉਤਾਰਨ, ਤੂੰ ਠਾਕੁਰ ਤੁਮ